ਵਾਹਿਗੁਰੂ ਸਾਹਿਬ ਜੀਓ ਸਵਈਆ ਛੰਦ ਭਇਓ ਆਨੰਦ ਬਿਲੰਦ ਸਭਨ ਕੈ ਮੰਗਲ ਗਾਵਹਿ ਅਨਕ ਪ੍ਰਕਾਰ ਬੜ ਉਤਸ਼ਾਹ ਕਰਿਓ ਮਹਿ ਪਾਲਕ ਦੀਨਨ ਦੀਨਸ ਦਰਬ ਉਦਾਰ ਭਇਓ ਆਨੰਦ ਬਿਲੰਦ ਸਭਨ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੀ ਮਹਾਨੀ ਉਪਮਾ ਹੈ ਇਕੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਇਹ ਭੱਟਾਂ ਨੇ ਆਪਣੇ ਮੁਖਾਰਬਿੰਦ ਤੋਂ ਉਸ ਸਰੂਪ ਦੇ ਵਿੱਚ ਬਚਨ ਕਹੇ, ਉਹਨਾਂ ਦਾ ਇਤਿਹਾਸ ਆਪਾਂ ਕੁਝ ਦਿਨ ਤੋਂ ਬੁੜ ਤੋਂ ਲੜੀਵਾਰ ਵਿੱਚ ਹੀ ਸਰਵਣ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਸ ਤਰ੍ਹਾਂ ਆਪ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਨੂੰ ਹੋਰ ਖੁੱਬ ਵਸਾਉਣ ਵਾਸਤੇ ਯਤਨ ਕੀਤਾ, ਉੱਪਰ ਸੰਕਲਪ ਸੁਣਿਆ ਹੈ। ਸਾਵਣ ਵੱਲ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਸਾਰੀ ਸੰਬੰਧ ਕਰਕੇ ਸਕਾ ਭਤੀਜਾ ਹੀ ਲੱਗਦਾ ਸੀ, ਇਸ ਨੂੰ ਕੋਲ ਬੁਲਾਇਆ ਹੈ, ਆਗਿਆ ਕੀਤੀ ਹੈ ਵੀ ਤੂੰ ਪਹਾੜਾਂ ਦਾ ਜਿਹੜਾ ਹਰੀਪੁਰ ਦਾ ਰਾਜਾ ਹੈ ਉਹਦੇ ਕੋਲ ਜਾ ਕੇ ਇਹ ਬਹੁਤੀਆਂ ਜਿਹੜੀਆਂ ਲੰਮੀਆਂ ਸਤੀਰੀਆਂ ਸਤੀਰ ਵਗੈਰਾ ਲੱਕੜਾਂ ਹੈ ਉਹ ਲੈ ਕੇ ਆ, ਤਾਂ ਕਿ ਜਿਹੜਾ ਨਗਰ ਘੁੱਗ ਵਸ ਜਾਏ, ਸੰਘਣਾ ਵਸ ਜਾਏ, ਕਿਉਂਕਿ ਬਾਕੀ ਤਾਂ ਸਾਰਾ ਕੁਛ ਇੱਥੇ ਬਹੁਤ ਹੈ, ਇੱਟਾਂ ਬਹੁਤ ਹੈ, ਚੂਨਾ ਹੈ, ਲੋਹਾ ਵਗੈਰਾ, ਲੇਕਿਨ ਜਿਹੜੀ ਲੱਕੜ ਹੈ ਇਸ ਇਲਾਕੇ ਵਿੱਚ ਘਾਟ ਹੈ। ਇਹ ਕਾਰਜ ਵੀ ਸਾਵਣ ਵੱਲ ਤੋਂ ਕਰਕੇ ਆ। ਇਹ ਸਿਆਣਾ ਸੀ, ਕਹਿਣ ਲੱਗਿਆ ਮਹਾਰਾਜ ਚਲਾ ਤਾਂ ਮੈਂ ਜਾਵਾਂਗਾ, ਪਹਾੜੀ ਲੋਕ ਪੱਥਰ ਪੂਜ ਹੈ, ਇਹ ਦੇਵੀ ਦੇਵਤਿਆਂ ਨੂੰ ਜ਼ਿਆਦਾ ਮੰਨਦੇ, ਉੱਥੇ ਗੁਰੂ ਕਾ ਸਿੱਖ ਸੇਵਕ ਤਾਂ ਕੋਈ ਹੈ ਨਹੀਂ, ਇਸ ਕਰਕੇ ਮੈਂ ਉੱਥੇ ਜਾ ਕੇ ਵੀ ਕਰਾਂ, ਮੇਰੇ ਆਖੇ ਕੌਣ ਲੱਗੇਗਾ। ਹਾਂ ਇੱਕ ਗੱਲ ਜ਼ਰੂਰ ਹੈ, ਮੇਰੇ ਕੋਲ ਕੋਈ ਤਾਕਤ ਹੋਵੇ, ਸ਼ਕਤੀ ਹੋਵੇ, ਇਹਨਾਂ ਨੂੰ ਲੋਕਾਂ ਨੂੰ ਦਿਖਾ ਦਿਆਂਗਾ, ਸ਼ਕਤੀ ਦੇਖ ਕੇ ਉਹ ਗੁਰੂ ਘਰ ਦੇ ਸ਼ਰਧਾਲੂ ਬਣ ਜਾਣਗੇ, ਫਿਰ ਜਿਵੇਂ ਹੋਵੇ ਉਹ ਕਾਰਜ ਹੋ ਜਾਏਗਾ। ਸਤਿਗੁਰੂ ਸਮਝ ਗਏ ਵੀ ਇਹ ਸ਼ਕਤੀ ਚਾਹੁੰਦਾ ਹੈ, ਕਹਿੰਦੇ ਵੀ ਚੰਗਾ ਲੈ ਰੁਮਾਲ, ਤੈਨੂੰ ਇਹ ਸ਼ਕਤੀਆਂ ਦਾ ਥੈਲਾ ਖਜ਼ਾਨਾ ਦੇ ਦਿੱਤਾ, ਸੰਭਾਲ ਕੇ ਵਰਤੀ, ਜੋ ਕਹੇਗਾ ਉਹ ਪੂਰਾ ਹੋ ਹੀ ਜਾਏਗਾ। ਮਾਈ ਅਬੋਹ ਕੀਤਾ, ਇਸਨੂੰ ਸਤਿਗੁਰੂ ਜੀ ਨੇ ਸਮਝਾਇਆ ਵੀ ਇਹ ਤਾਂ ਮਹਾਨ ਤੋਂ ਮਹਾਨ ਬਣਾ ਦਿੱਤਾ, ਇਹਦੇ ਨੇੜੇ ਕੀ ਆਉਣਾ, ਡਾਕਣੇ ਡੈਣਾ ਨੇ, ਇਹ ਤਾਂ ਪਾਣੀ ਭਰਨਗੇ। ਇਹ ਚਲਿਆ ਗਿਆ ਹਰੀਪੁਰ ਸ਼ਹਿਰ, ਜਾਂਦਿਆਂ ਕੀ ਦੇਖਿਆ ਉੱਥੇ ਰੋਣਾ ਪੁੱਟਣਾ ਸ਼ੁਰੂ ਹੋਇਆ ਹੋਇਆ, ਕੁਛ ਪੜਤਾਲ ਕਰਨ ਤੋਂ ਪਤਾ ਚੱਲਿਆ ਵੀ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ ਹੈ। ਖਿਆਲ ਕੀਤਾ ਹੈ ਜੇ ਮੈਂ ਰਾਜੇ ਦੇ ਪੁੱਤਰ ਨੂੰ ਜੀਵਾਲ ਦੇਵਾਂ, ਸਾਰੇ ਗੁਰੂ ਘਰ ਦੇ ਸ਼ਰਧਾਲੂ ਸਿੱਖ ਸੇਵਕ ਬਣ ਜਾਣਗੇ, ਅਤੇ ਫਿਰ ਲੱਕੜਾਂ ਦੀ ਕੀ ਘਾਟ ਹੈ, ਰਾਜੇ ਨੂੰ ਕਹਿ ਦਿਆਂਗੇ, ਉਹ ਆਪੇ ਪ੍ਰਜਾ ਦੇ ਲੋਕਾਂ ਨੂੰ ਕਹਿ ਕੇ ਕਰਕਰਾ ਕੇ ਭੇਜ ਦੇਵੇਗਾ। ਇਹ ਸ਼ਕਤੀ ਦਿਖਾਉਣ ਵਾਲਾ ਸੋਹਣਾ ਥਾਂ ਹੈ, ਇੱਕ ਥਾਂ ਦਿਖਾਇਆ ਸਾਰਾ ਕਾਰਜ ਸਹਿਜੇ ਹੋ ਜਾਏਗਾ। ਵਜ਼ੀਰ ਨੂੰ ਕੋਲ ਬੁਲਾ ਕੇ ਕੰਧੇ ਕੇ ਵਿੱਚ ਕਿਹਾ ਵੀ ਠੀਕ ਹੈ, ਕੋਈ ਮਰੇ ਨੂੰ ਜਵਾਲਣਾ ਸੌਖਾ ਕੰਮ ਨਹੀਂ ਹੈ, ਪਰ ਗੁਰੂ ਦੀ ਕਿਰਪਾ ਨਾਲ ਵੀ ਤੁਹਾਡੇ ਸ਼ਰਤ ਇਹ ਹੈ ਵੀ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨੀ ਪਊ। ਵਜ਼ੀਰ ਨੇ ਜਾ ਕੇ ਦੱਸ ਦਿੱਤਾ ਹੈ। ਇਹ ਆਵਾਜ਼ ਸੁਣ ਕੇ ਤਾਂ ਮਾਨੋ ਜਿਵੇਂ ਕੰਧੇ ਵੀ ਰਾਹੀਂ ਕਿਸੇ ਨੇ ਅੰਮ੍ਰਿਤੀ ਪਾ ਦਿੱਤਾ ਹੋਵੇ ਅਤੇ ਉਹ ਜੀ ਉੱਠਦਾ ਹੈ। ਰਾਜਾ ਕਹਿਣ ਲੱਗਿਆ ਵੀ ਜਿਹੜਾ ਪੁੱਤਰ ਨੂੰ ਜਿਉਂਦਾ ਕਰਦੇ ਉਹਦੇ ਨਾਲ ਸਾਡੇ ਲਈ ਹੋਰ ਕਿਹੜਾ ਮਹਾਨ ਆ, ਉਹਦੀ ਨਹੀਂ ਗੱਲ ਮੰਨਾਂਗੇ ਤਾਂ ਫਿਰ ਮੰਨਾਂਗੇ ਕਿਹਦੀ। ਸਾਵਣ ਨੂੰ ਮਨ ਨੂੰ ਬੁਲਾਇਆ ਹੈ, ਸਤਿਕਾਰ ਨਾਲ ਬੇਨਤੀ ਕੀਤੀ ਵੀ ਜਿਉਂਦਾ ਕਰੋ, ਜੋ ਕਹੋਗੇ ਮੰਨਾਂਗੇ। ਸੁੱਚਾ ਜਲ ਮੰਗਾ ਲਿਆ ਹੈ, ਰੁਮਾਲ ਦੀ ਇੱਕ ਨੁੱਕਰ ਜੀ ਕੰਨੀ ਜੀ ਧੋ ਕੇ ਰਾਜੇ ਦੇ ਪੁੱਤਰ ਦੇ ਮੂੰਹ ਵਿੱਚ ਪਾ ਦਿੱਤੀ ਹੈ, ਫਿਰ ਉਹ ਰੁਮਾਲ ਸੀਸ ਨੂੰ ਛੁਹਾ ਦਿੱਤਾ ਹੈ। ਗੁਰੂ ਕੀ ਕਲਾ ਵਰਤ ਗਈ ਹੈ, ਚੱਟ ਪੱਟ ਜਿਵੇਂ ਬਹੁਤ ਸੁੱਤਾ ਜਾਗ ਉੱਠਦਾ ਹੈ, ਉੱਠ ਕੇ ਬਹਿ ਗਿਆ ਹੈ। ਰਾਜੇ ਨੇ ਜਦੋਂ ਅੱਤੀ ਵਿੱਚ ਲੈ ਲਿਆ ਹੈ, ਸ੍ਰੀ ਪਟਰਾਣੀ ਉਹ ਆਪਣੇ ਪੁੱਤਰ ਦਾ ਮੁੱਖ ਚੁੰਮਣ ਲੱਗ ਪਈ ਹੈ, ਖੁਸ਼ੀਆਂ ਦੇ ਬਾਜੇ ਬਜ ਪਏ ਹੈ। ਜਿਵੇਂ ਇਸ ਪੁੱਤਰ ਦੇ ਜੀਣ ਕਰਕੇ ਸਾਰੇ ਹਰੀਪੁਰ ਰਾਜਧਾਨੀ ਵੀ ਸ਼ਹਿਰ ਵਿੱਚ ਖੁਸ਼ੀਆਂ ਵਧਾਈਆਂ ਵਜੀਆਂ, ਉਹ ਅੱਜ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ। ਜਿਵੇਂ ਹਰੀਪੁਰ ਦਾ ਰਾਜਾ ਆਪਣੀਆਂ ਪਟਰਾਣੀਆਂ ਰਾਣੀਆਂ ਸਾਰੇ ਵਜ਼ੀਰਾਂ ਸਹਿਤ ਗੁਰੂ ਨਾਨਕ ਸਾਹਿਬ ਦਾ ਸਿੱਖ ਸਜ ਰਿਹਾ ਹੈ, ਇਸ ਤਰ੍ਹਾਂ ਫਿਰ ਸਤਿਗੁਰੂ ਸਾਹਿਬ ਦੇ ਦਰਸ਼ਨ ਉਦਾਰ ਕਰਨ ਲਈ ਵੀ ਮਲ ਸਾਵਣ ਮਲ ਨਾਲ ਆ ਰਿਹਾ ਹੈ। ਉਹ ਪ੍ਰਸੰਗ ਆਉਂਦਾ, ਸੁਣੀਏ ਮਨ ਲਾ ਕੇ। ਭਇਓ ਆਨੰਦ ਬਿਲੰਦ ਸਭਨ ਕੈ। ਹਾਂ, ਜੇ ਸਵੇਰੇ ਰਾਜੇ ਦਾ ਪੁੱਤਰ ਜੀ ਉੱਠਿਆ ਹੈ, ਸਵੇਰੇ ਸਾਰਿਆਂ ਦੇ ਮਨਾਂ ਵਿੱਚ ਬੜਾ ਭਾਰੀ ਆਨੰਦ ਹੋਇਆ ਹੈ। ਮੰਗਲ ਗਾਵਹਿ ਅਨੇਕ ਪ੍ਰਕਾਰ, ਅਨੇਕਾਂ ਤਰ੍ਹਾਂ ਦੇ ਜਿਹੜੇ ਕੋਈ ਮੰਗਲਾਚਾਰਨ ਖੁਸ਼ੀਆਂ ਦੇ ਗੀਤ ਹਨ, ਆਨੰਦਮਈ ਗੀਤ ਗਾਉਂਦੇ ਹਨ। ਬੜ ਉਤਸ਼ਾਹ ਕਰਿਓ ਮਹਿ ਪਾਲਕ। ਜਿਹੜਾ ਹਰੀਪੁਰ ਦਾ ਰਾਜਾ ਹੈ ਉਸਨੇ ਤਾਂ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਹੀ ਉਤਸ਼ਾਹ ਕੀਤਾ ਹੈ। ਦੀਨਨ ਦੀਨਸ ਦਰਬ ਉਦਾਰ, ਕੀ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਸਦ ਸਦ ਕੇ ਖੁੱਲਾ ਡੁੱਲਾ ਹੀ ਦਾਨ ਦਿੱਤਾ, ਸਖੀ ਦਾਤਾ ਹੋ ਕੇ। ਲਗ ਦੁੰਦਬ ਗਨ ਸੰਗ ਨਫੀਰਨ, ਛੋਟੇ ਛੋਟੇ ਧੰਸੇ ਹਨ ਨਗਾਰੇ ਹਨ ਤੇ ਉਹ ਨਾਲ ਹੀ ਉਹਦੇ ਨਫੀਰੀਆਂ ਤੂਤੀਆਂ। ਬਾਜਨ ਲਾਗੇ ਦੁਰਗ ਸੋ ਦੁਆਰ, ਜਿਹੜਾ ਰਾਜੇ ਦੇ ਕਿਲੇ ਦਾ ਦਰਵਾਜ਼ਾ ਉਹਦੇ ਅੱਗੇ ਧੰਸੇ ਨਗਾਰੇ ਤੂਤੀਆਂ ਬੰਸਰੀਆਂ ਵੱਜਣ ਲੱਗ ਪਈਆਂ ਹਨ। ਪਾਟ ਕਲਾਵਤ ਕਰਤ ਰਾਗ ਧੁਨ, ਆ ਜਿਹੜੇ ਕੋਈ ਪੱਟ ਲੋਕ ਹੈ, ਗਵੀਏ ਲੋਕ ਹੈ, ਕਲੌਰ ਜਿਹੜੇ ਬੰਸਾਲੀਆਂ ਗਾਉਣ ਵਾਲੇ ਹੈ, ਹੋਰ ਜਿਹੜੇ ਕੋਈ ਸੰਗੀਤ ਦੇ ਨਿਯਮਾਂ ਦੇ ਜਾਣੂ ਹਨ, ਰਾਗੀ ਸਹਿਬਾਨ, ਉਹ ਰਾਗੀਆਂ ਰਾਗਾਂ ਦੀਆਂ ਧੁਨੀਆਂ ਕਰਦੇ ਰਾਗ ਵਿੱਚ ਗਾਉਂਦੇ ਹਨ। ਵਜਹਿ ਮਿਰਦੰਗ ਰਬਾਬ ਸਤਾਰ, ਰਾਗ ਦੇ ਵਿੱਚ ਗਾਉਂਦਿਆਂ ਹੋਇਆਂ ਮਿਰਦੰਗ ਵੱਜਦੇ, ਹੋਰ ਬੇਨਤੀ ਸਤਾਰ ਆਦਿਕ ਸਾਜ ਵੱਜ ਰਹੇ ਹੈ। ਮਹਾ ਅਮੰਗਲ ਪ੍ਰਥਮ ਹੁਤੋ ਜਿਹੇ, ਇੱਥੇ ਬੜਾ ਭਾਰੀ ਕਹਿੰਦੇ ਅਮੰਗਲ ਹੋਇਆ ਹੋ ਰਿਹਾ ਸੀ, ਬੜਾ ਸ਼ੋਗਮ ਪੈ ਰਿਹਾ ਸੀ। ਤਹਿ ਤਬ ਮੰਗਲ ਰਚਹਿ ਵਿਸਾਲ, ਰਾਜੇ ਦੇ ਪੁੱਤਰ ਦੀ ਜੀਣ ਕਰਕੇ ਤਰ੍ਹਾਂ ਤਰ੍ਹਾਂ ਦੇ ਮੰਗਲਾਚਾਰ ਰਚ ਰਹੇ ਹੈ, ਖੁਸ਼ੀਆਂ ਦੇ ਗੀਤ ਗਾ ਰਹੇ, ਵਧਾਈਆਂ ਦੇ ਰਹੇ ਹਨ। ਰਾਜਾ ਰਾਣੀ ਸਚਿਵ ਸਹਿਤ ਸਭ, ਰਾਜਾ ਵੀ ਰਾਣੀ ਵੀ ਵੀਰਾਂ ਦੇ ਸਹਿਤ ਹੀ ਸਾਰੇ। ਸਾਵਣ ਮਲ ਆਗੇ ਤਤਕਾਲ, ਜਿਹੜਾ ਸਾਵਣ ਮਲ ਇਸ ਦੇ ਅੱਗੇ ਬੜੀ ਛੇਤੀ ਹੀ। ਹਾਥਨ ਜੋਰ ਅਕੋਰਨ ਅਰਪ ਹੈ, ਰਾਜਾ ਵੀ ਰਾਣੀ ਵੀ ਵਜ਼ੀਰ ਵੀ ਹੱਥ ਜੋੜ ਜੋੜ ਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਰੱਖਦੇ ਹਨ, ਅਰਪਦੇ ਹਨ, ਗਰ ਪਹਿਰਾਈ ਫੁੱਲਨ ਮਾਲ, ਇਸ ਤਰ੍ਹਾਂ ਸੋਹਣੇ ਫੁੱਲਾਂ ਦੀ ਮਾਲਾ ਬਣਵਾ ਕੇ ਫਿਰ ਸਾਵਣ ਮਲ ਦੇ ਗਲ ਵਿੱਚ ਪਹਿਨਾ ਦਿੱਤੀ, ਪਾ ਦਿੱਤੀ ਹੈ ਰਾਜੇ ਨੇ। ਚਮਰ ਟੁਰਾਵੇ ਹੈ ਸੁਜਸ ਵਧਾਵੇ ਹੈ, ਸਾਵਣ ਮਲ ਦੇ ਉੱਪਰ ਵੀ ਚੌਰ ਫੇਰਦੇ ਹਨ, ਬੜਾ ਸ੍ਰੇਸ਼ਟ ਜਸ ਵਧਾਉਂਦੇ ਜਾਣੀ ਜਸ ਕਰਦੇ ਹਨ। ਸੀਸਨ ਵਾਵੇ ਸੀਸ ਨਿਵਾਵੇ ਹੈ ਧਰ ਪਦ ਪਾਲ, ਇਸ ਤਰ੍ਹਾਂ ਚਰਨਾਂ ਤੇ ਮੱਥਾ ਰੱਖ ਰੱਖ ਕੇ ਸਾਰੇ ਸਿਰ ਨਵਾਂਦੇ ਸਿਰ ਝੁਕਾਉਂਦੇ ਹਨ। ਸਿਵਕਾ ਪਰ ਚੜਾਏ ਤਹਿ ਲਿਆਏ, ਸਾਵਣ ਮਲ ਨੂੰ ਕਹਿੰਦੇ ਉੱਥੋਂ ਪਾਲਕੀ ਵੀ ਚੜਾ ਕੇ ਫਿਰ ਲੈ ਕੇ ਆਇਆ ਰਾਜਾ। ਸੁੰਦਰ ਮੰਦਰ ਅੰਦਰ ਥਾਨ, ਮੰਦੇ ਅੰਦਰ ਮੰਦਰ ਦੇ ਅੰਦਰ ਮਹਿਲ ਦੇ ਅੰਦਰ ਕੋਈ ਸੋਹਣਾ ਥਾਂ ਹੈ ਸੀ। ਸਾਦਰ ਡੇਰੇ ਕੋ ਕਰਵਾਇਓ, ਉੱਤੇ ਸਤਿਕਾਰ ਦੇ ਨਾਲ ਇਹਦਾ ਡੇਰਾ ਕਰਵਾਇਆ, ਆਸਣ ਲਗਵਾਇਆ ਹੈ। ਖਾਣ ਪਾਨ ਸਭ ਦੀਨਸ ਆਨ, ਜਿਹੜਾ ਕੋਈ ਖਾਣ ਪੀਣ ਵਾਲਾ ਭੋਜਨ ਵਗੈਰਾ ਹੈ, ਹੋਰ ਪੀਣ ਵਾਲੇ ਹਨ, ਜਲ ਸਰਦਾਈਆਂ ਆਦਿ ਕੋ ਸਭ ਲਿਆ ਲਿਆ ਦਿੱਤੀਆਂ ਹਨ। ਬਹੁਤ ਮੋਲ ਕੋ ਪਲੰਗ ਡਸਾਇਓ, ਬਹੁਤ ਹੀ ਜ਼ਿਆਦਾ ਮੁੱਲ ਦਾ ਜਿਹੜਾ ਪਲੰਗ ਸੀ ਨਾ, ਕੀਮਤੀ ਬਣਿਆ ਸੀ, ਉਹ ਡਾਇਆ ਮਹਿਲ ਮਹਿਲ ਦੇ ਅੰਦਰ। ਆਏ ਸਭਨ ਨੇ ਬੰਧਨ ਠਾਨ, ਫਿਰ ਜਿੰਨੇ ਘਰ ਦੇ ਪਰਿਵਾਰ ਵਾਲੇ ਦਾਸ ਦਾਸੀਆਂ ਸਭ ਨੇ ਆ ਕੇ ਸਾਵਣ ਮਲ ਨੂੰ ਨਮਸਕਾਰਾਂ ਕੀਤੀਆਂ, ਮੱਥੇ ਟੇਕੇ ਨੇ। ਜਰੀਦਾਰ ਗੋਫੇ ਜਿਸ ਲਟਕਤ, ਜਿਸ ਕਹਿੰਦੇ ਪਣਗ ਦੇ ਇਰਦ ਗਿਰਦ ਜਰੀਦਾਰ ਗੁੱਛੇ ਲਟਕਦੇ ਸਨ। ਉੱਪਰ ਰੁਚਰ ਚੰਦੋਆ ਤਾਨ, ਨਾਲ ਕਹਿੰਦੇ ਜਰੀਦਾਰ ਗੁੱਛੇ ਲੜਦੇ ਇਹੋ ਜਿਹਾ ਜਿਹੜਾ ਸੋਹਣਾ ਚੰਦੋਆ ਹੈ, ਉਹ ਪਣਗ ਦੇ ਉੱਪਰ ਲਾ ਦਿੱਤਾ, ਤਨ ਦਿੱਤਾ ਹੈ। ਇਤਿਆਦਿਕ ਸੋ ਸੁਰਖਾ ਕੀਨਸ, ਇਤਿਆਦਿਕ ਸੁਸੁਰਖਾ ਕੀਨਸ ਤੋਂ ਆ ਲੈ ਕੇ ਬੜੀ ਭਾਰੀ ਸ਼ਰਧਾ ਨਾਲ ਸੇਵਾ ਕੀਤੀ ਹੈ। ਮੈਂ ਮਾਪਿਖ ਸਗਰੇ ਬਿਸਮਾਏ, ਸਾਵਣ ਮਲ ਦੀ ਮਹਾਨ ਮਹਿਮਾ ਵੇਖ ਕੇ ਤਾਕਤ ਦੇਖ ਕੇ ਬੜੇ ਚਰਜੇ ਹੋ ਰਹੇ ਹੈ, ਵੀ ਜਿਉਂਦੇ ਨੂੰ ਵੀ ਇਹਨੇ ਮਰੇ ਨੂੰ ਜਿਉਂਦਾ ਕਰ ਦਿੱਤਾ। ਗੁਰ ਸਮਰੱਥ ਮਹਾ ਸਭ ਰੀਤਨ, ਰੀਤਨ ਕਹਿੰਦੇ ਜਿਹੜੇ ਬਈ ਸਤਿਗੁਰੂ ਸਾਹਿਬ ਹੈ ਉਹ ਪੂਜਨੀਕ ਹੈ, ਸਭ ਤਰ੍ਹਾਂ ਕਰਕੇ ਸਮਰੱਥ ਹੈ, ਤਾਕਤਵਰ ਹੈ। ਨ੍ਰਿਪ ਸੁਤ ਮ੍ਰਿਤ ਕੋ ਦੀਨ ਜਵਾਏ, ਰਾਜੇ ਦਾ ਜਿਹੜਾ ਪੁੱਤਰ ਸੀ ਮਰਿਆ ਪਿਆ ਸੀ, ਚੱਟੀ ਇਸਨੇ ਜਲ ਜਾ ਮੂੰਹ ਵਿੱਚ ਪਾ ਕੇ ਰਵਾਲ ਜਾ ਸ਼ਹਾ ਕੇ ਇਹਨੂੰ ਜਵਾ ਦਿੱਤਾ ਹੈ। ਕਿਤਕ ਦਿਵਸ ਮਹਿ ਨ੍ਰਿਪ ਸਿੱਖ ਹੋਇਆ ਹੋ, ਕੁਝ ਦਿਨਾਂ ਵਿੱਚ ਹੀ ਜਿਹੜਾ ਰਾਜਾ ਸੀ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੋ ਗਿਆ ਹੈ। ਪੁਨ ਸਭ ਸਿੱਖੀ ਕੇ ਮਗ ਆਏ, ਰਾਜੇ ਨੂੰ ਸਿੱਖ ਸਜਿਆ ਦੇ ਕੇ ਫਿਰ ਜਿੰਨੇ ਬਾਕੀ ਲੋਕ ਉਹ ਵੀ ਸਾਰੇ ਸਿੱਖੀ ਪੰਥ ਵਿੱਚ ਆ ਗਏ ਹਨ। ਵਾਹਿਗੁਰੂ ਸਿਮਰਹਿ ਸੁਖ ਪਾਵਹਿ, ਗੁਰੂ ਕੇ ਸਿੱਖ ਬਣ ਕੇ ਵਾਹਿਗੁਰੂ ਵਾਹਿਗੁਰੂ ਸਿਮਰਦੇ ਹੋਏ ਸੁਖ ਪਾਉਂਦੇ ਹੈ। ਚਿਤ ਇੱਛਾ ਕਹਿ ਦੇਤ ਪੁਜਾਏ, ਜੋ ਵੀ ਕੋਈ ਚਿਤ ਵਿੱਚ ਇੱਛਾ ਹੁੰਦੀ ਹੈ ਉਹ ਇਹ ਕਹਿ ਦਿੰਦੇ ਹਨ, ਤੇ ਸਾਵਣ ਵਾਲੇ ਪੂਰੀ ਕਰ ਦਿੰਦਾ ਹੈ। ਪੁਨ ਸਾਵਣ ਮਲ ਨ੍ਰਿਪ ਸੰਗ ਭਾਖਿਓ, ਇੱਕ ਦਿਨ ਦੀ ਗੱਲ ਹੈ ਜਿਹੜਾ ਸਾਵਣ ਮਲ ਹੈ ਇਸਨੇ ਰਾਜੇ ਦੇ ਸਾਥੀਓਂ ਕਿਹਾ ਹੈ, ਹਮਰੇ ਸਦਨ ਬਿਪਾਸਾ ਤੀਰ, ਸਾਡੇ ਜਿਹੜੇ ਮਕਾਨ ਨੇ ਨਾ ਰਹਿਣ ਵਾਲੇ ਵਿਆਸਾ ਨੀ ਦੇ ਬਿਲਕੁਲ ਕਿਨਾਰੇ ਦੇ ਉੱਪਰ ਹਨ। ਚਾਹਦਾਰ ਦੀਰਗ ਕੀ ਦੇਹਠਾ, ਵਿਆਸਾ ਨਦੀ ਦੇ ਉੱਪਰ ਜਿਹੜੇ ਮਕਾਨ ਬਣ ਰਹੇ ਉੱਥੇ ਜ਼ਿਆਦਾ ਜਿਹੜੀ ਚਾਹਨਾ ਹੈ, ਜ਼ਿਆਦਾ ਲੋੜ ਕਹਿੰਦੇ ਲੰਮੀਆਂ ਲੱਕੜਾਂ ਦੀ ਹੈ, ਸਤੀਰੀਆਂ ਦੀ ਹੈ। ਇਕੱਠਾ ਕਰੋ ਵਿਸ਼ਾਲ ਸਤੀਰ, ਰਾਜਾ ਜੀ ਇੱਕ ਥਾਂ ਬਹੁਤੇ ਬੜੇ ਬੜੇ ਸਤੀਰ ਸਤੀਰੀਆਂ ਜੀਆਂ ਇਕੱਠੀਆਂ ਕਰ ਲਵੋ, ਕਰਵਾ ਲਵੋ। ਬੇੜੇ ਬੰਦ ਹੋ ਕਸ਼ਟ ਕਾਸ਼ਟ ਗਨ ਕੇ, ਬਹੁਤੇ ਲੱਕੜਾਂ ਦੇ ਫਿਰ ਇਸ ਤਰ੍ਹਾਂ ਕਹਿੰਦੇ ਬੇੜੇ ਜੇ ਬੰਨਦੇ ਹੋ, ਦ੍ਰਿੜ ਕਰ ਬੀਜ ਡਾਰੀਏ ਨੀਰ, ਪੱਕੀ ਤਰ੍ਹਾਂ ਬੰਨ ਕੇ ਤੇ ਫਿਰ ਜਿਹੜਾ ਵਿਆਸਾ ਨਦੀ ਦਾ ਪਾਣੀ ਇਹਦੇ ਵੀ ਸੁੱਟ ਦਈਏ। ਤਰਨ ਹਾਰ ਨਰ ਸੰਗ ਸਿਧਾਵ ਹੈ, ਜਿਹੜੇ ਲੱਕੜਾਂ ਦੇ ਭਾਰ ਵੇਲੇ ਹਨ, ਇਹਨਾਂ ਦੇ ਨਾਲ ਜੇ ਕੋਈ ਤਰਨ ਜਾਣ ਦੇ ਪੁਰਸ਼ ਚਲੇ ਜਾਣ। ਸਨੇ ਸਨੇ ਤਰ ਪੈਰ ਪਾਏ ਬਹੀਰ, ਕਹਿੰਦੇ ਹੌਲੀ ਹੌਲੀ ਤਰਦੇ ਹੋਏ ਬਹੀਰ ਪਾ ਕੇ ਚਲੇ ਜਾਣ। ਗੋਇੰਦਵਾਲ ਨਗਰ ਤੱਟ ਉੱਪਰ, ਜਿਹੜਾ ਸ੍ਰੀ ਗੋਇੰਦਵਾਲ ਸਾਡਾ ਨਗਰ ਉਹ ਬਿਆਸਾ ਨਦੀ ਦੇ ਕਿਨਾਰੇ ਉੱਪਰ ਹੀ ਤਹਾਂ ਜਾਏ ਸਗਰੋ ਨਿਕਸਾਏ, ਉੱਥੇ ਜਾ ਕੇ ਕਹਿੰਦੇ ਜਿੰਨੀਆਂ ਲੱਕੜਾਂ ਸਰੀਰ ਹੈ ਬਾਹਰ ਨਿਕਾਲ ਲੈਣ ਕਢਾ ਲਈਆਂ ਜਾਣ। ਇਮ ਸੁਨ ਭੂਪ ਹਰੀਪੁਰ ਕੇ ਤਬ, ਇਸ ਤਰ੍ਹਾਂ ਕਹਿੰਦੇ ਸਾਵਣ ਮਲ ਤੋਂ ਸੁਣ ਕੇ ਜਿਹੜਾ ਇਹ ਹਰੀਪੁਰ ਦਾ ਰਾਜਾ ਹੈ, ਬਹੁ ਨਰ ਦੀਨੇ ਕਾਰ ਲਗਾਏ, ਉੱਥੇ ਜਿਹੜੇ ਪੁਰਸ਼ ਹੈ ਕਹਿੰਦੇ ਇਸੇ ਕੰਮ ਤੇ ਲਗਾ ਦਿੱਤੇ ਹਨ, ਵੀ ਲੱਕੜਾਂ ਲੰਮੀਆਂ ਲੰਮੀਆਂ ਵੱਢੋ ਤੇ ਤਛੋ, ਬੇੜੇ ਬੰਨੋ ਤੇ ਬਿਆਸਾ ਨਦੀ ਵਿੱਚ ਸੁੱਟੋ ਤੇ ਨਾਲ ਜਾਓ, ਉਹ ਸਾਰੇ ਕੰਮ ਲਾ ਦਿੱਤੇ। ਕਾਸਟ ਕੋ ਬਟੋਰ ਬਹੁ ਤੇਰਾ, ਹਾਂ ਜਿਹੜੇ ਕੋਈ ਲੋਕ ਉਹਨਾਂ ਨੇ ਬਹੁਤ ਇੱਧਰ ਉਦੋਂ ਕੱਟ ਵੱਢ ਕੇ ਜਿਹੜਾ ਕੋਈ ਲੱਕੜ ਸਤੀਰੀਆਂ ਹਨ, ਖਾਤੀ ਤੇ ਤਛਾਏ ਚਿਰਵਾਏ, ਹਾਂ ਜਿਹੜੇ ਕੋਈ ਤਰਖਾਣ ਲੋਕ ਹੈ ਉਹਨਾਂ ਨੂੰ ਕਹਿੰਦੇ ਕੁਹਾੜਿਆਂ ਨਾਲ ਇਹਦਨੋ ਉਦਨੋ ਲੱਕੜਾਂ ਨੂੰ ਤਛਵਾ ਦਿੱਤਾ ਹੈ। ਦੀਰਘ ਲੈ ਲੱਕੜੀ ਕਰ ਸੰਚੈ, ਹਾਂ ਬੜੀਆਂ ਬੜੀਆਂ ਜਿਹੜੀਆਂ ਲੱਕੜੀਆਂ ਹਨ ਬਹੁਤੀਆਂ ਲੰਮੀਆਂ ਸਤੀਰੀਆਂ ਜਿਹੀਆਂ ਲੈ ਕੇ ਇਕੱਠਾ ਕਰ ਰਹੇ ਉਹ ਤਰਖਾਣ। ਅਨਕ ਭਾਂਤ ਸੁੰਦਰ ਘਰਵਾਏ, ਅਨੇਕਾਂ ਤਰ੍ਹਾਂ ਸੋਹਣੇ ਢੰਗ ਨਾਲ ਉਹਨਾਂ ਨੂੰ ਕਢਵਾ ਰਹੇ ਚੌਰ ਸਜਾ ਕਰ ਰਹੇ ਹਾਂ। ਬੇੜੇ ਬੰਦ ਵਿਪਾਸਾ ਕੇ ਵਿੱਚ, ਫਿਰ ਕਹਿੰਦੇ ਉਹਨਾਂ ਨੂੰ ਸਤੀਰੀਆਂ ਸਤੀਰਾਂ ਦੇ ਬੇੜੇ ਜੇ ਬੰਨ ਕੇ ਤੇ ਵਿਆਸਾ ਵਿੱਚ, ਨਰ ਕਰ ਸੰਗ ਸੋ ਦਏ ਚਲਾਏ, ਨਾਲ ਉਹਨਾਂ ਦੇ ਕਹਿੰਦੇ ਪੁਰਸ਼ ਕਰ ਦਿੱਤੇ ਹਨ ਤੇ ਉਹ ਬੇੜੇ ਜੇ ਚਲਾ ਦਿੱਤੇ ਅੱਗੇ ਤੋਰ ਦਿੱਤੇ ਹਨ। ਗੋਇੰਦਵਾਲ ਵਿਸ਼ਾਲ ਕਾਠ ਗਨ, ਇਸ ਤਰ੍ਹਾਂ ਕਹਿੰਦੇ ਜਿਹੜਾ ਬਹੁਤ ਲੱਕੜਾਂ ਦਾ ਬੇੜੇ ਹਨ ਬਹੁਤੇ ਸਤੀਰ ਸਤੀਰੀਆਂ ਹਨ ਸ੍ਰੀ ਗੋਇੰਦਵਾਲ ਸਾਹਿਬ, ਤਹਿਤੇ ਤੂਰਨ ਪਹੁੰਚੀ ਆਏ, ਪਾਣੀ ਵੀ ਤਰਦੀਆਂ ਹੋਈਆਂ ਜਿੰਨੀਆਂ ਸਤੀਰੀਆਂ ਉੱਥੋਂ ਕਹਿੰਦੇ ਚਲਦੀਆਂ ਸ੍ਰੀ ਗੋਇੰਦਵਾਲ ਸਾਹਿਬ ਪੁੱਜੀਆਂ। ਵਹਿਰ ਨਿਕਾਸੀ ਸਤਿਗੁਰ ਹੇਰੀ, ਆਹ ਜਿਹੜੇ ਕੋਈ ਸਿਆਣੇ ਲੋਕ ਹੈ ਉਹਨਾਂ ਨੇ ਲੱਕੜਾਂ ਸਤੀਰੀਆਂ ਬਾਹਰ ਕੱਢ ਲਈਆਂ ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆ ਕੇ ਤੱਕੀਆਂ ਸਾਰੀਆਂ ਸਤੀਰੀਆਂ ਸਤੀਰੇ, ਖਰੇ ਆਪ ਹੋਏ ਦਈ ਵਡਾਏ, ਆਹ ਕਹਿੰਦੇ ਖੜਿਆ ਹੋ ਕੇ ਜਿਹੜੇ ਲੋਕ ਘਰ ਵਸਾ ਰਹੇ ਸੀ ਉਹਨਾਂ ਨੂੰ ਤਕਸੀਮ ਕਰ ਦਿੱਤੀਆਂ ਵੰਡ ਵੰਡਾ ਦਿੱਤੀਆਂ ਹਨ। ਜਿਤਕ ਚਹਿਤ ਨਰ ਦਈ ਤਿਤਨ ਤਿਨ, ਜਿੰਨੇ ਕਿਸੇ ਨੂੰ ਲੱਕੜ ਦੀ ਲੋੜ ਸੀ ਉਹਨੇ ਕਿ ਸਤਿਗੁਰੂ ਨੇ ਕਹਿ ਕੇ ਉਹ ਲੱਕੜ ਦਵਾ ਦੇ ਦਿੱਤੀ ਹੈ। ਲੈ ਸਭ ਗਏ ਆਪਣੀ ਥਾਏ, ਜਿੰਨੇ ਲੋਕ ਸਨ ਉਹ ਲੱਕੜਾਂ ਜੀ ਆਪੋ ਆਪਣੇ ਥਾਂ ਵਿੱਚ ਲੈ ਕੇ ਚਲੇ ਗਏ। ਨਿਜ ਕੁਟੰਬ ਕੇ ਮਾਨਵ ਜੇਈ, ਆਪਣੇ ਜਿਹੜੇ ਕੋਈ ਪਰਿਵਾਰ ਦੇ ਜੀ ਆ ਜੰਤ ਹਨ, ਬਿਪਰ ਬ੍ਰਿੰਦ ਕੋ ਬਾਂਟ ਸੋ ਦੀਨ, ਹੋਰ ਜਿਹੜੇ ਕੋਈ ਬ੍ਰਾਹਮਣ ਆ ਗਏ ਸਨ ਬਸਣ ਵਾਸਤੇ ਉਹਨਾਂ ਨੂੰ ਵੀ ਇਹ ਲੱਕੜ ਤਕਸੀਮ ਕਰ ਦਿੱਤੀ ਵੰਡ ਦਿੱਤੀ। ਬਾਈ ਜਾਤ ਜੋ ਖੱਤਰੀ ਕੁਲ ਕੀ, ਆ ਖੱਤਰੀਆਂ ਦੀ ਕੁਲ ਦੀਆਂ ਕਹਿੰਦੇ ਬਾਈ ਜਾਤਾਂ, ਗੋਇੰਦਵਾਲ ਪਾਸ ਤਿੰਨ ਲੀਨ, ਬਾਈ ਜਾਤਾਂ ਦੇ ਖੱਤਰੀਆਂ ਨੇ ਆ ਕੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਨਿਵਾਸ ਕਰ ਲਿਆ, ਇੱਥੇ ਵਸ ਗਏ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਬਿਆਲੀ ਕੋਤਾਂ ਦੇ ਲੋਕ ਰਹਿੰਦੇ ਹਨ। ਸਰਬ ਜਾਤ ਸਿੱਖ ਸਦਨ ਕਰੇ ਤੇ, ਇਸ ਤਰ੍ਹਾਂ ਕਹਿੰਦੇ ਸਾਰੀਆਂ ਜਾਤਾਂ ਦੇ ਜਿਹੜੇ ਸਿੱਖ ਆ ਉਹਨਾਂ ਨੇ ਆਪੋ ਆਪਣੇ ਮਕਾਨ ਤਿਆਰ ਕਰ ਲਏ। ਬਾਈ ਤਾਂ ਖੱਤਰੀਆਂ ਦੀ ਜਾਤਾਂ, ਬਾਕੀ ਹੋਰ ਜਾਤਾਂ ਦੇ ਲੋਕ ਵੀ ਆ ਗਏ ਹਨ। ਤਿੰਨ ਕਾਸ਼ਟ ਲੈ ਨਿਜ ਘਰ ਕੀਨ, ਉਹਨਾਂ ਲੋਕਾਂ ਨੇ ਵੀ ਕਹਿੰਦੇ ਲੱਕੜਾਂ ਲੈ ਕੇ ਆਪਣੇ ਘਰ ਬਣਾ ਲੈਣਾ ਕੀਤੇ ਹਨ। ਬਸਨ ਹਾਰ ਪੁਨ ਅਪਰ ਜੇ ਮਾਨਵ, ਹੋਰ ਜਿਹੜੇ ਕੋਈ ਗੋਇੰਦਵਾਲ ਸਾਹਿਬ ਵਿੱਚ ਬਸਣ ਵਾਸਤੇ ਮਨੁੱਖ ਆਏ ਹਨ। ਵਾਂਛਤ ਦੀਨ ਦੀਨਸ ਗੁਰੂ ਪ੍ਰਵੀਨ, ਸਿਆਣੇ ਸਤਿਗੁਰੂ ਅਮਰਦਾਸ ਸਾਹਿਬ ਜੀ ਹੈ, ਜਿੰਨੀ ਕਿਸੇ ਨੂੰ ਮਨ ਭਾਉਂਦੀ ਲੱਕੜ ਮਨ ਚਾਹੁੰਦਾ ਉਹਨੀ ਦੇ ਦਿੱਤੀ ਹੈ, ਲੋੜ ਮੁਤਾਬਕ ਸਭ ਨੂੰ ਖੁੱਲੀ ਲੱਕੜ ਬਖਸ਼ ਦਿੱਤੀ। ਸ੍ਰੀ ਗੁਰ ਅਮਰਦਾਸ ਹੋਏ ਠਾਡੇ, ਦਾਸ ਵਾਹੇ ਮਾਨ ਗੁਰੂ ਅਮਰਦਾਸ ਸਾਹਿਬ ਜੀ ਆਪ ਖੜੇ ਆ ਹੋ ਕੇ, ਧਾਮਨ ਕੀ ਅਵਨੀ ਅਵਲੋਕ, ਇਸੇ ਤਰ੍ਹਾਂ ਜਿੱਥੇ ਮਕਾਨ ਬਣਨੇ ਘਰ ਬਣਨੇ ਹਨ ਉਹ ਧਰਤੀ ਵੇਖ ਕੇ ਸੋਹਣੀ, ਜਥਾ ਯੋਗ ਬਾਂਟੀ ਸਭ ਹਿੰਨ ਕੋ, ਇਸ ਤਰ੍ਹਾਂ ਯੋਗਤਾ ਬਣਦੀ ਜਿੰਨਾ ਕਿਸੇ ਦਾ ਪਰਿਵਾਰ ਸੀ ਉਹਨੇ ਕੁ ਜਗ੍ਹਾ ਕਹਿੰਦੇ ਯੋਗਤਾ ਜਾਣ ਕੇ ਬਣ ਦਿੱਤੀ ਹੈ। ਬਹੁਤਾ ਵੱਡਾ ਪਰਿਵਾਰ ਉਹਨੂੰ ਬਹੁਤੀ ਬਾਂ ਥਾਂ ਦੇ ਦਿੱਤੀ ਹੈ, ਛੋਟਾ ਉਹਨੂੰ ਥੋੜੀ ਥਾਂ ਦੇ ਦਿੱਤੀ ਹੈ। ਦੇ ਕਰ ਮੁਦਤ ਭਾਏ ਸਭ ਲੋਕ, ਇੱਥੇ ਆ ਕੇ ਕਹਿੰਦੇ ਵਸਣ ਵਾਲੇ ਹੈ ਲੋੜ ਮੁਤਾਬਕ ਧਰਤੀ ਲੈ ਕੇ ਥਾਂ ਲੈ ਕੇ ਪ੍ਰਸੰਨ ਹੋ ਗਏ ਹਨ। ਆਪ ਆਪਣੇ ਰਚੇ ਸਦਨ ਸੁਭ, ਸਥਾਨ ਦੇ ਵਿੱਚ ਆਪੋ ਆਪਣੇ ਸਭ ਨੇ ਮਕਾਨ ਬਣਾ ਲਏ ਹਨ। ਜੋ ਗੁਰ ਦਈ ਸੋ ਲੀਨੀ ਰੋਕ, ਧਰਤੀ ਕਿਸੇ ਨੂੰ ਸਤਿਗੁਰੂ ਜੀ ਨੇ ਦੇ ਦਿੱਤੀ ਸੀ ਉਹ ਸਭ ਨੂੰ ਸਭ ਨੇ ਰੋਕ ਲਈ, ਉਹਦੇ ਤੇ ਆਪਣਾ ਪੂਰਾ ਪੱਕਾ ਕਬਜ਼ਾ ਜਮਾ ਲਿਆ ਹੈ। ਵੱਡੇ ਭਾਗ ਜਿਨ ਭਾਲ ਹੁਤੇ ਤਬ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਤਦੋਂ ਜਿਨ੍ਹਾਂ ਦੇ ਕੋਈ ਮੱਥੇ ਦੇ ਚੰਗੇ ਵੱਡੇ ਭਾਗ ਸਨ, ਵਸੇ ਨਗਰ ਮਹਿ ਸਦਾ ਅਸ਼ੋਕ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਹਿੰਦੇ ਆਪਣੇ ਮਕਾਨ ਵਗਾ ਕੇ ਸ਼ੋਕਾਂ ਤੋਂ ਰਹਿਤ ਹੋ ਕੇ ਵਸਣ ਲੱਗੇ। ਸੁੰਦਰ ਸਲਤਾ ਤੀਰ ਬਿਪਾਸਾ, ਕਹਿੰਦੇ ਬਿਆਸਾ ਨਦੀ ਸੋਹਣੀ ਹੈ ਤੇ ਸੋਹਣਾ ਉਹਦਾ ਕਿਨਾਰਾ ਹੈ। ਨੀਰ ਬਿਮਨ ਗੰਗਾ ਸਮਝਾਹੇ, ਨੀਰ ਬਿਮਲ ਗੰਗਾ ਸਮਝਾਏ, ਬਿਮਲ ਲੱਲਾ ਕਰ ਲੈਣਾ, ਬਿਮਨ ਨੰਨਾ ਨਹੀਂ ਹੈ ਲੱਲਾ ਹੈ। ਆਮ ਐਰ ਤੋਂ ਰਹਿਰ ਸੋਹਣਾ ਜਿਹੜਾ ਪਾਣੀ ਹੈ ਗੰਗਾ ਦੇ ਸਮਾਨ ਜਿਸ ਦੇ ਵਿੱਚ ਚੱਲ ਰਿਹਾ ਹੈ। ਪਾਪ ਬਿਨਾਸ਼ਨ ਪਾਵਨ ਸੋ ਬਹੋ, ਹਾਂ ਜਿਹੜੀ ਗੰਗਾ ਹੈ ਕਹਿੰਦੇ ਬੜੀ ਪਾਪਾਂ ਨੂੰ ਨਾਸ਼ ਕਰਨ ਵਾਲੀ ਬੜੀ ਪਵਿੱਤਰ ਕਹੀ ਜਾਂਦੀ ਹੈ। ਜਲ ਕੋ ਅੰਗ ਸਪਰਸ਼ ਵਾਹੇ, ਜਿਹੜਾ ਕੋਈ ਉਸਦੇ ਜਲ ਨੂੰ ਛੂੰਹਦਾ ਹੈ ਕਹਿੰਦੇ ਉਹਦੀ ਪਵਿੱਤਰ ਕਰ ਦਿੰਦੀ। ਇਸ ਤਰ੍ਹਾਂ ਦਾ ਗੰਗਾ ਦਾ ਮਹਾਤਮ ਲਿਖਿਆ ਹੈ। ਤਾਤ ਕਾਲ ਫਲ ਸਤਿਗੁਰ ਦਰਸ਼ਨ, ਪਰੇ ਦਰ ਸਤਿਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਬੜੀ ਛੇਤੀ ਇਹ ਫਲ ਮਿਲਦਾ ਹੈ। ਜਿਹ ਜੋਗੀ ਧਿਆਵਹਿ ਉਰ ਮਾਹੇ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਜਿਹੜੇ ਜੋਗਾ ਵਿਆਸੀ ਉਹ ਵੀ ਧਿਆਉਂਦੇ ਹਨ ਪਰਮੇਸ਼ਰ ਰੂਪ ਜਾਣ ਕੇ। ਪਰ ਗੰਗਾ ਤੇ ਗਿਆ ਹੋਇਆ ਕੋਈ ਦੁਨਿਆਵੀ ਪਦਾਰਥ ਤਾਂ ਮਿਲ ਜਾਂਦੇ, ਮੁਕਤੀ ਨਹੀਂ ਮਿਲਦੀ ਹੈ। ਪਰ ਸਤਿਗੁਰੂ ਦੇ ਕਹਿੰਦੇ ਦਰਸ਼ਨ ਕੀਤੀਆਂ ਬੜੀ ਛੇਤੀ ਫਲ ਪ੍ਰਾਪਤ ਹੁੰਦੇ। ਵੇਦ ਸਮਾਨ ਗਿਰਾ ਗੁਰ ਸੁਣਵੇ, ਹਾਂ ਇਸ ਤਰ੍ਹਾਂ ਜਿਵੇਂ ਚਾਰ ਵੇਦ ਹਨ ਉਹਨਾਂ ਦੇ ਸਮਾਨ ਜਾਂ ਗਿਆਨ ਦੇ ਸਮਾਨ ਜਿਹੜੀ ਗੁਰੂ ਮਹਾਰਾਜ ਦੀ ਬਾਣੀ ਸੁਣਨ ਵਾਸਤੇ ਮਿਲ ਰਹੀ ਹੈ। ਜਿੱਧਰ ਕਿੱਧਰ ਬਾਣੀ ਪੜ੍ਹੀ ਪੜ੍ਹਾਈ ਜਾ ਰਹੀ ਹੈ, ਸਮਝਣ ਸੁਗਮ ਅਗਲ ਤਿਮ ਨਾ ਹੈ। ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਬੜਾ ਸੌਖਾ ਹੈ। ਜਿਵੇਂ ਉਹ ਕਹਿੰਦੇ ਵੇਦੀ ਹੈ ਨਾ ਬਾਣੀ, ਉਹ ਸੰਸਕ੍ਰਿਤ ਵਿੱਚ ਉਹਨੂੰ ਸਮਝਣਾ ਕੋਈ ਸੌਖਾ ਨਹੀਂ। ਉਸ ਤਰ੍ਹਾਂ ਕਹਿੰਦੇ ਅਗਮ ਤਿਮ ਨਾ ਹੈ, ਜਿਵੇਂ ਵੇਦਾਂ ਦੀ ਬਾਣੀ ਵਾਂਗੂ ਅਗਮਨੀ ਇਹ ਕਠਿਨ ਨਹੀਂ ਹੈ। ਆਪ ਬਾਣੀ ਪੜ੍ਹਦਿਆਂ ਸੌਖੇ ਯਾਰ ਸਮਝ ਪੈਂਦੇ ਆ ਵੀ ਬਾਣੀ ਵਿੱਚ ਸਤਿਗੁਰੂ ਆ ਕਹਿ ਰਹੇ ਹੈ। ਅਗਮ ਪਾਠ ਕਰ ਲੈਣਾ ਮੰਮੇ ਨਾਲ, ਸਮਝਣ ਸੁਗਮ ਅਗਮ ਤਿੰਨ ਨਾਲ। ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਸੌਖਾ ਹੈ, ਜਿਵੇਂ ਉਹ ਵੇਦਾਂ ਵਾਂਗ ਇਹਨੂੰ ਕੋਈ ਸਮਝਣਾ ਅਗਮ ਕੀ ਹੈ ਕਠਿਨ ਨਹੀਂ ਔਖਾ ਨਹੀਂ ਹੈ। ਦੇਗ ਹੋਏ ਸਗਰੇ ਦਿਨ ਗੁਰ ਕੀ, ਸਾਰਾ ਦਿਨ ਗੁਰੂ ਕੀ ਦੇਗ ਹੁੰਦੀ, ਗੁਰੂ ਕਾ ਲੰਗਰ ਸਜਦਾ ਹੈ। ਸਰਬ ਜਾਤ ਭੋਜਨ ਕੋ ਖਾਏ, ਸਾਰੀਆਂ ਜਾਤਾਂ ਦੇ ਲੋਕ ਆ ਕੇ ਗੁਰੂ ਕੇ ਲੰਗਰ ਵਿੱਚ ਬੈਠ ਕੇ ਭੋਜਨ ਸਕਦੇ। ਜੋ ਨਹਿ ਖਾਹੇ ਨਾ ਦਰਸ਼ਨ ਪਾਵੇ ਹੈ। ਜਿਹੜਾ ਗੁਰੂ ਕੇ ਲੰਗਰ ਵਿੱਚ ਬਹਿ ਕੇ ਸਕਦਾ ਨਹੀਂ, ਉਹ ਗੁਰੂ ਅਮਰ ਸਾਹਿਬ ਸਰਦਾਸ ਜੀ ਦਰਸ਼ਨ ਨਹੀਂ ਪਾ ਸਕਦਾ ਹੈ। ਇਹੀ ਨੇਮ ਸਤਿਗੁਰ ਠਹਿਰਾਏ। ਜਿਹੜਾ ਪੱਕਾ ਨਿਯਮ ਹੈ, ਪੱਕਾ ਅਸੂਲ ਹੈ, ਸਤਿਗੁਰੂ ਨੇ ਠਹਿਰਾ ਦਿੱਤਾ, ਕਾਇਮ ਕਰ ਦਿੱਤਾ, ਵੀ ਜਿਹੜਾ ਲੰਗਰ ਨਹੀਂ ਛਕਦਾ ਉਹ ਗੁਰੂ ਕੇ ਦਰਬਾਰ ਵਿੱਚ ਇੱਥੇ ਨਾ ਆਏ, ਨਾ ਸਾਡੇ ਦਰਸ਼ਨ ਕਰੇ। ਬਚ ਹੈ ਆਹਾਰ ਸੋ ਜੋ ਲੰਗਰ ਮਾਹੀ। ਹਾਂ, ਲੰਗਰ ਵਿੱਚ ਵਰਤਾਉਂਦਿਆਂ ਸ਼ਾਮ ਨੂੰ ਫਿਰ ਵੀ ਜਿਹੜਾ ਕੋਈ ਲੰਗਰ ਪਾਣੀ ਥੋੜਾ ਬਹੁਤਾ ਬਚ ਜਾਂਦਾ ਹੈ। ਸੋ ਸਭ ਗਊਨ ਦੇਹ ਖੁਲਾਏ। ਲੰਗਰ ਦੇ ਕੋਈ ਜਿਹੜੇ ਪਸ਼ੂ ਡੰਗਰ ਹੈ ਉਹਨਾਂ ਨੂੰ ਕਹਿੰਦੇ ਖਵਾ ਦਿੱਤਾ ਜਾਂਦਾ ਹੈ। ਪਸ਼ੂ ਅਗਾਏ ਸੇਖ ਪੁੰਨ ਰਹਿ ਜੋ। ਦੇਖ ਤੇ ਕਹਿੰਦੇ ਪਸ਼ੂ ਵੀ ਰਜ ਜਾਣ, ਬਾਕੀ ਫਿਰ ਵੀ ਅੰਨ ਵਗੈਰਾ ਭੋਜਨ ਵਗੈਰਾ ਰਹਿ ਜਾਵੇ ਨਾ ਮੁੱਕੇ। ਸਰਬ ਵਿਪਾਸਾ ਮਹਿ ਦੇ ਪਾਏ। ਚੱਕ ਕੇ ਜਿੰਨਾ ਅੰਨ ਵਗੈਰਾ ਪ੍ਰਸ਼ਾਦੇ ਹੈ, ਦਾਲ ਸਬਜ਼ੀਆਂ ਖੀਰ ਕੜਾ, ਉਹ ਕਹਿੰਦੇ ਵਿਆਸਾਂ ਨਦੀ ਵਿੱਚ ਪਾ ਦਿੰਦੇ, ਉੱਥੇ ਮੱਛੀਆਂ ਜਲ ਜੰਤੂ ਛਕ ਲੈਂਦੇ ਹਨ। ਨਿਸਮਹ ਸੇਖ ਰਹਿਣ ਨਹਿ ਪਾਵੇ। ਇਸ ਤਰ੍ਹਾਂ ਕਹਿੰਦੇ ਰਾਤ ਦੇ ਸਮੇਂ ਬਾਕੀ ਨਹੀਂ ਕੁਝ ਰਹਿਣਾ ਪੈਂਦਾ, ਜਿੰਨਾ ਕੋਈ ਗੁਰੂ ਘਰ ਲੰਗਰ ਹੈ ਜਾਂ ਤਾਂ ਪਸ਼ੂਆਂ ਨੂੰ ਜਾਂ ਫਿਰ ਵਿਆਸਾ ਨਦੀ ਵੀ ਭੇਟ ਕਰ ਦਿੰਦੇ ਹਨ। ਅੰਨ ਦਰਬ ਜੀਤਕ ਚੱਲ ਆਏ। ਜਿੰਨਾ ਕੋਈ ਅੰਨ ਚੱਲ ਕੇ ਆਉਂਦਾ ਹੈ, ਧਨ ਪਦਾਰਥ ਚੱਲ ਕੇ ਆਉਂਦਾ ਹੈ, ਉਹ ਗੁਰੂ ਮਹਾਰਾਜ ਆਪਣੇ ਕੋਲ ਨਹੀਂ ਰੱਖਦੇ, ਰਾਤ ਨੂੰ ਭਾਂਡੇ ਵੀ ਮੂਹਦੇ ਮਾਰਦੇ ਹਨ। ਸਭ ਕੋ ਦੇਹੇ ਆਨੰਦਤ ਲੇਵੈ। ਹਾਂ, ਸਾਰਿਆਂ ਨੂੰ ਗੁਰੂ ਕਾ ਲੰਗਰ ਦਿੰਦੇ ਹੈ, ਸਾਰੇ ਕਹਿੰਦੇ ਖੁਸ਼ ਹੋ ਕੇ ਲੈਂਦੇ, ਆਨੰਦ ਹੋ ਕੇ ਲੈਂਦੇ। ਦੇਗ ਬਿਖੈ ਤ੍ਰਿਪ ਤਹਿ ਤਹਿ ਖਾਏ। ਹਾਂ, ਗੁਰੂ ਕੇ ਲੰਗਰ ਵਿੱਚ ਹੀ ਆ ਕੇ ਉੱਥੋਂ ਛਕ ਛਕ ਕੇ ਤ੍ਰਿਪਤ ਹੁੰਦੇ, ਰਜ ਰਜ ਜਾਂਦੇ। ਤਾਤ ਕਾਲ ਪੁਨ ਤਾਤ ਕਾਲ ਪੁਰ ਬਸਿਓ ਰੁਚੁਰ ਸੋ। ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਬੜਾ ਸੋਹਣਾ ਜਿਹੜਾ ਨਗਰ ਛੇਤੀ ਬਸ ਗਿਆ। ਸ੍ਰੀ ਸਤਿਗੁਰ ਜਹ ਆਪ ਬਸਾਏ। ਜਦੋਂ ਸਤਿਗੁਰੂ ਸਾਹਿਬ ਜੀ ਆਪ ਬਸਾ ਰਹੇ, ਫਿਰ ਭਲਾ ਇਹ ਨਗਰ ਕਿਉਂ ਛੇਤੀ ਨਾ ਬਸੇ। ਜੋ ਧਰ ਆਏ ਕਾਮਨਾ ਮਨ ਮਹਿ। ਜਿਹੜੇ ਕੋਈ ਲੋਕ ਆਪੋ ਆਪਣੇ ਮਨ ਦੇ ਵਿੱਚ ਕੋਈ ਕਾਮਨਾ ਰੱਖ ਕੇ ਆਏ ਸਨ। ਦਰਸ਼ਨ ਪਰਸਤ ਸੋ ਨਰ ਪਾਏ। ਮਹਾਰਾਜ ਦੇ ਦਰਸ਼ਨ ਕਰਦਿਆਂ ਸਾਰੀ ਉਹ ਪੁਰਸ਼ ਆਪਣੀ ਕਾਮਨਾ ਵੀ ਪਾ ਲੈਂਦੇ, ਇੱਛਾ ਵੀ ਪੂਰੀ ਹੋ ਜਾਂਦੀ। ਉਤ ਸਾਵਨ ਕੀ ਕਥਾ ਕੁਛ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਸਰੋਤਾ ਜਨੋ, ਹੁਣ ਉਧਰ ਜਿਹੜਾ ਏ ਹਰੀਪੁਰ ਦੇ ਰਾਜੇ ਕੋਲ ਸਾਵਣ ਮਲ ਗਿਆ ਹੋਇਆ, ਉਹਦੀ ਵੀ ਕੁਝ ਕਥਾ ਹੈ ਥੋੜੀ ਬਹੁਤੀ। ਸਰੋਤਾ ਸੁਣੋ ਸੁਜਸ ਗੁਰ ਕੇਰ। ਕਹਿੰਦੇ ਸਾਵਣ ਮਲ ਦੀ ਕਥਾ ਵਿੱਚ ਗੁਰੂ ਕਾ ਜਿਹੜਾ ਸੇਠ ਜਸਤ ਸੀ ਸੁਣ ਲਓ। ਸਾਦਰ ਬਾਸ ਹਰੀਪੁਰ ਕੀਨਸ। ਆਏ ਸਾਵਣ ਮਲ ਨੇ ਜਿਹੜਾ ਹਰੀਪੁਰ ਦੀ ਰਾਜਧਾਨੀ ਹੈ ਸ਼ਹਿਰ ਦੇ ਵਿੱਚ ਬੜੇ ਸਤਿਕਾਰ ਨਾਲ ਨਿਵਾਸ ਕਰ ਲਿਆ। ਮਨਤਾ ਜਿਸਕੀ ਹੋਤ ਵਡੇਰ। ਸਾਵਣ ਮਲ ਦੀ ਇਸ ਹਰੀਪੁਰ ਦੇ ਰਾਜਧਾਨੀ ਵਿੱਚ ਬੜੀ ਭਾਰੀ ਮਨਤਾ ਪੂਜਾ ਹੋ ਰਹੀ ਹੈ। ਜਬ ਰਾਜਾ ਤੇ ਚਰਨ ਪਖਾਰੇ। ਜਦੋਂ ਕਹਿੰਦੇ ਉੱਥੋਂ ਦੇ ਰਾਜੇ ਨੇ ਸਾਵਣ ਮਲ ਦੇ ਚਰਨ ਧੋਲੇ, ਚਰਨਾਮਤ ਲੈ ਲਿਆ ਹੈ। ਅਪਰਨ ਕੀ ਗਿਣਤੀ ਕਿਆ ਹੇਰ। ਕਿਆ ਦੀ ਗਿਣਤੀ ਕੀ ਵੇਖਣੀ ਆ, ਕਰਕੇ ਦੇਖਣੀ ਆ ਵੀ ਹੋਰ ਨਾ ਕੋਈ ਚਰਨਾਮਤ ਲਵੇ। ਬੰਧਨ ਕਰ ਹੈ ਬ੍ਰਿੰਦ ਨਰ ਮਿਲ ਮਿਲ। ਬਹੁਤ ਹੀ ਲੋਕ ਇਕੱਠਿਆਂ ਹੋ ਹੋ ਕੇ ਸਾਵਣ ਮਲ ਨੂੰ ਨਮਸਕਾਰਾਂ ਕਰਦੇ, ਮੱਥੇ ਟੇਕਦੇ। ਕਰ ਜੋਰ ਹੈ ਕਰ ਭਾਉ ਕਨੇਰ। ਹੱਥ ਜੋੜਦੇ ਆ ਬਹੁਤਾ ਪ੍ਰੇਮ ਕਰਕੇ। ਧਰ ਹੈ ਕਾਮਨਾ ਜਾਚਹਿ ਆਨ ਜੋ। ਜਿਹੜੇ ਕੋਈ ਕਾਮਨਾ ਰੱਖ ਕੇ ਆ ਕੇ ਮੰਗ ਕਰਦੇ ਹੈ। ਇਸ ਰੁਮਾਲ ਤੇ ਪੂਰ ਕਰੰਤ। ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕਰਕੇ ਸਾਵਣ ਮਲ ਨੂੰ ਰੁਮਾਲ ਬਖਸ਼ ਬਖਸ਼ ਹੈ ਉਹਦੇ ਰਾਹੀਂ ਕਹਿੰਦੇ ਕਾਮਨਾ ਪੂਰੀਆਂ ਕਰੀ ਜਾਂਦਾ ਹੈ। ਸੁੱਤ ਬਿਤ ਕੀ ਕਹਿ ਤਨ ਅਰੋਗ ਕੀ, ਕਹਿੰਦੇ ਕੋਈ ਪੁੱਤਰ ਦੀ ਕਾਮਨਾ ਹੁੰਦੀ ਹੈ ਵੀ ਮੇਰੇ ਪੈਦਾ ਹੋ ਜਾਏ, ਜਾਂ ਕੋਈ ਧੰਦੀ ਹੁੰਦੀ ਮੈਨੂੰ ਮਾਇਆ ਖੁੱਲੀ ਮਿਲ ਜਾਏ, ਜਾਂ ਕੋਈ ਰੋਗੀ ਹੈ ਕਹਿੰਦੇ ਮੇਰਾ ਸਰੀਰ ਅਰੋਗ ਹੋ ਜਾਏ ਤੰਦਰੁਸਤ ਹੋ ਜਾਏ। ਇਤਿਹਾਦਿਕ ਪ੍ਰਾਪਤ ਹਰ ਖੰਤ, ਲੈ ਕੇ ਕਾਮਨਾ ਪੂਰੀ ਹੁੰਦੀ ਹੈ ਤੇ ਸਾਰੇ ਕਾਮਨਾ ਪੂਰੀਆਂ ਵਾਲੇ ਖੁਸ਼ ਹੁੰਦੇ ਹਨ। ਪਾਇਨ ਪਾਸ ਉਪਾਇਨ ਅਰਪਤ, ਇਸ ਕਰਕੇ ਸਾਵਣ ਮਲ ਦੇ ਚਰਨਾਂ ਦੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਂ ਅਰਪਦੇ ਰੱਖਦੇ ਹਨ। ਸਰਬ ਦੇਸ਼ ਨਰ ਜਸ ਉਚਰੰਤ, ਸਾਰਾ ਜਿਹੜਾ ਦੇਸ਼ ਇਲਾਕਾ ਸਾਵਣ ਮਲਾ ਦਾ ਬੜਾ ਜਸ ਉਚਾਰਨ ਕਰਦਾ ਹੈ। ਸਿੱਖੀ ਬਿਥਰੀ ਸਾਵਣ ਮਲ ਕੀ, ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਸਾਵਣ ਮਲ ਹੈ ਇਹਦੀ ਹਰ ਪਾਸੇ ਸਿੱਖੀ ਸੇਵਕੀ ਫੈਲ ਗਈ। ਅਜਮਤ ਹੇਰਤ ਔਰ ਬਿਸਮੰਤ, ਇਹਦੀ ਸ਼ਕਤੀ ਦੇਖ ਕੇ ਸਾਰੇ ਹਿਰਦੇ ਵਿੱਚ ਬੜੇ ਚਰਜ ਹੋ ਰਹੇ, ਕਹਿੰਦੇ ਵੀਰ ਮਾਲ ਰਾਹੀਂ ਇਹ ਸਭ ਕੁਛ ਕਰੀ ਕਰਾਇਆ ਬੜਾ ਸ਼ਕਤੀ ਵਾਲਾ ਹੈ। ਰਾਜਾ ਰਾਣੀ ਤ੍ਰਾਸ ਕਰਤ ਬਹੁ, ਇਹਦੇ ਜਿਹੜਾ ਹਰੀਪੁਰ ਦਾ ਰਾਜਾ ਹੈ ਤੇ ਉਹਦੀ ਘਰਵਾੜੀ ਰਾਣੀ ਪੁੱਟ ਰਾਣੀ ਉਹ ਬੜਾ ਭਾਰੀ ਡਰ ਪੈ ਕਰਦੇ ਤੋਂ ਡਰਦੇ ਹਨ। ਸੇਵਹਿ ਨਿਤ ਹੋਏ ਕਰ ਅਨੁਸਾਰ, ਹਮੇਸ਼ਾ ਕਹਿੰਦੇ ਆਗਿਆ ਅਨੁਸਾਰ ਹੋ ਕੇ ਇਹਦੀ ਸੇਵਾ ਕਰਦੇ ਦੋਵੇਂ ਜੀ। ਬਹੁਤ ਮੋਲ ਕੇ ਵਸਤਰ ਮੰਗਾਵੇ, ਚੰਗੇ ਬਹੁਤੇ ਮੁੱਲ ਦੇ ਕੀਮਤੀ ਵਸਤਰ ਮੰਗਾਉਂਦੇ ਹੈ। ਕਰਵਾਵੇ ਪੋਸ਼ਿਸ਼ ਸਭ ਚਾਰ, ਸਾਰੀ ਜਿਹੜੀ ਪੁਸ਼ਾਕ ਹੈ ਸੋਹਣੀ ਬਣ ਤਿਆਰ ਕਰਵਾਉਂਦੇ ਹੈ। ਭੋਜਨ ਮਹਿ ਅਮੇਜ ਕਰ ਮੇਵੇ, ਸਾਵਣ ਮਲ ਨੂੰ ਪਹਿਨਾਉਂਦੇ, ਉਸ ਤੋਂ ਬਾਅਦ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਜਨ ਉਹਨਾਂ ਵਿੱਚ ਮੇਵੇ ਸੌਗੀ ਪਿਸਤਾ ਆਦਿਕ ਮਿਲਾ ਕੇ, ਸੁਭ ਸਵਾਦਨ ਕੋ ਦੇਤ ਆਹਾਰ, ਕਹਿੰਦੇ ਸਵਾਦਾਂ ਵਾਲਾ ਭੋਜਨ ਬਣਾ ਕੇ ਇਹਨੂੰ ਛਕਣ ਨੂੰ ਦਿੰਦੇ। ਠਾਡੇ ਰਹੇ ਦਾਸ ਹਿਤ ਸੇਵਾ, ਆਹ ਜਿਹੜਾ ਸਾਵਣ ਮਲ ਹੈ ਇਹਦੀ ਸੇਵਾ ਕਰਨ ਵਾਸਤੇ ਦਾਸ ਖੜੋਤੇ ਰਹਿੰਦੇ। ਹੁਕਮ ਦੇ ਸੋ ਕਰ ਹੈ ਸੁਧਾਰ, ਜਿਹੜਾ ਵੀ ਸਾਵਣ ਮਲ ਹੁਕਮ ਦਿੰਦਾ ਉਹਨੂੰ ਬਣਾ ਸਵਾਰ ਕੇ ਬੜੀ ਛੇਤੀ ਉਹ ਕੰਮ ਕਰਦੇ। ਆਸ ਪਦ ਉੱਚੋ ਜਬ ਹੈ ਪਹੁੰਚੇ, ਇਸ ਤਰ੍ਹਾਂ ਜਦੋਂ ਕਹਿੰਦੇ ਸਭ ਤੋਂ ਉੱਚੇ ਅਹੁਦੇ ਰੁਤਬੇ ਤੇ ਪਹੁੰਚ ਗਿਆ ਸਾਵਣ ਮਲ। ਚਿਤ ਮਹਿ ਚਿਤਵਤ ਭਾਈ ਇਸ ਪਾਏ, ਇੱਕ ਦਿਨ ਆਪਣੇ ਚਿੱਤ ਵਿੱਚ ਕਹਿੰਦੇ ਇਸ ਤਰ੍ਹਾਂ ਚਿਤਵਣ ਲੱਗਿਆ ਸੋਚਣ ਲੱਗਿਆ, ਕਾਰਜ ਸੁਧਰ ਗਯੋ ਸਭ ਗੁਰ ਕੋ, ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਕੋਈ ਲੱਕੜਾਂ ਸਤੀਰੀਆਂ ਦਾ ਮਹਾਨ ਕਾਰਜ ਸੀ ਉਹ ਤਾਂ ਲੱਕੜਾਂ ਪਹੁੰਚ ਗਈਆਂ, ਕੰਮ ਤਾਂ ਸਾਰਾ ਸੁਧਰ ਗਿਆ। ਪਹੁੰਚਾਏ ਕਾਸ਼ਤ ਸਮੁਦਾਇ, ਇੱਥੋਂ ਕਹਿ ਕੇ ਬਹੁਤ ਲੱਕੜਾਂ ਦੇ ਢੇਰਾਂ ਦੇ ਢੇਰ ਉੱਥੇ ਪਹੁੰਚਾ ਦਿੱਤੇ। ਪੁਰਕੇ ਘਰ ਸਭ ਉਸਰ ਪਰਹੇਂਗੇ, ਆਏ ਲੱਕੜ ਸਤੀਰੀਆਂ ਨਾਲ ਗੋਇੰਦਵਾਲ ਦੇ ਜਿੰਨੇ ਮਕਾਨ ਸਾਰੇ ਕਹਿੰਦੇ ਉਸਰ ਪੈਣਗੇ ਬਣ ਬੁਣ ਜਾਣਗੇ। ਬਹਰੋ ਕੁਛ ਬਾਕੀ ਬਚ ਜਾਏ, ਇੰਨੀਆਂ ਲੱਕੜਾਂ ਭੇਜ ਦਿੱਤੀਆਂ ਕਹਿੰਦੇ ਫੇਰ ਵੀ ਕੁਝ ਨਾ ਕੁਝ ਲੱਕੜਾਂ ਬਚ ਬਚਾਈ ਜਾਣਗੀਆਂ। ਗੋਇੰਦਵਾਲ ਉਚਿਤ ਹੈ ਚੱਲਵੋ, ਫੇਰ ਸੋਚਦਾ ਵੀ ਹੁਣ ਸ੍ਰੀ ਗੋਇੰਦਵਾਲ ਸਾਹਿਬ ਜਾਣਾ ਮੈਨੂੰ ਯੋਗ ਹੀ ਹੈ, ਠੀਕ ਹੀ ਹੈ। ਦਰਸ ਹੈ ਸਤਿਗੁਰ ਪੰਕਜ ਪਾਏ, ਆਪਾਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਦਰਸ਼ਨ ਪਰਛੀਏ ਚਰਨ ਛੋਈਏ ਜਾਣਾ ਠੀਕ ਹੈ। ਤਉ ਏਕ ਚਿੰਤਾ ਤਹਿ ਜੈ ਬੈ, ਫੇਰ ਮਨ ਵਿੱਚ ਵੀ ਵਿਚਾਰ ਜਾ ਕਰਦਾ ਵੀ ਇੱਕ ਜਾਣ ਕਰਕੇ ਮੇਰੇ ਮਨ ਵਿੱਚ ਇਹ ਚਿੰਤਾ ਹੈ, ਫਿਕਰ ਹੈ ਮੈਨੂੰ। ਇਸ ਰੁਮਾਲ ਤੇ ਅਜਮਤਵਾਨ, ਇਹ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਮੈਨੂੰ ਰੁਮਾਲ ਬਖਸ਼ਿਆ ਸੀ ਇਹਦੇ ਕਰਕੇ ਮੈਂ ਸ਼ਕਤੀ ਵਾਲਾ ਹਾਂ। ਢਿੱਗ ਪਹੁੰਚੇ ਗੁਰ ਲੇਵੇਂਗੇ ਇਹੋ, ਮੈਂ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਾ ਪਹੁੰਚਿਆ ਤੇ ਗੁਰੂ ਮਹਾਰਾਜ ਨੇ ਸ਼ਕਤੀ ਵਾਲਾ ਰੁਮਾਲ ਮੈਥੋਂ ਲੈ ਲੈਣਾ ਵਾਪਸ। ਕਾਰਜ ਭਇਓ ਪੂਰ ਉਰ ਜਾਣ, ਗੁਰੂ ਮਹਾਰਾਜ ਨੇ ਹਿਰਦੇ ਵਿੱਚ ਜਾਣ ਲੈਣਾ ਵੀ ਜਿਹੜਾ ਕੰਮ ਆ ਉਹ ਤਾਂ ਹੁਣ ਪੂਰਾ ਹੋਏਗੀ ਆ, ਲੱਕੜਾਂ ਵਾਸਤੇ ਭੇਜਿਆ ਲੱਕੜਾਂ ਬਥੇਰੀਆਂ ਲੈ ਆਇਆ। ਸਖਤਹੀਨ ਹੋਏ ਹਉ ਤਿੰਨ ਛਿੰਨ ਮਹਿ, ਜਦੋਂ ਗੁਰੂ ਅਮਰਦਾਸ ਦਾਸ ਸਾਹਿਬ ਨੇ ਰੁਮਾਲ ਵਾਪਸ ਲੈ ਲਿਆ, ਮੈਂ ਤਾਂ ਫਿਰ ਕਹਿੰਦੇ ਸ਼ਕਤੀ ਰਹਿਤ ਹੋ ਜਾਵਾਂਗਾ, ਪਹਿਲਾਂ ਵਾਂਗੂ ਹੀ ਹੋ ਜਾਵਾਂਗਾ। ਬਾਹਰ ਨਾ ਕਰ ਹੈ ਕੋ ਮਮ ਮਾਨ। ਜਦੋਂ ਰੁਮਾਲ ਮਾਰਨ ਨੇ ਲੈ ਗਿਆ ਸ਼ਕਤੀ ਗਈ, ਤੇ ਫਿਰ ਮੇਰਾ ਕਿਹਨੇ ਮਾਣ ਸਤਿਕਾਰ ਕਰਨਾ ਹੈ। ਵਡਿਆਈ ਗੁਰ ਕੀ ਤਬ ਵਿਦਤ ਹੈ। ਫਿਰ ਤਾਂ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਵਡਿਆਈ ਉਹ ਪ੍ਰਗਟ ਹੋਵੇਗੀ। ਮੈਂ ਬਨ ਜਾਵਾਂ ਅਪਰ ਸਮਾਨ, ਮੈਂ ਬਾਕੀ ਜਿਵੇਂ ਉੱਥੇ ਰਹਿੰਦੇ ਉਹਨਾਂ ਦੇ ਵਰਗੇ ਹੀ ਬਣ ਬੁਣ ਜਾਊਂਗਾ। ਇਹਾਂ ਰਹੇ ਹੀ ਬਨੇ ਬਾਰਤਾ। ਫਿਰ ਖਿਆਲ ਕਰਦਾ ਵੀ ਜੇ ਮੈਂ ਇੱਥੇ ਟਿਕਿਆ ਰਹਾਂ ਫਿਰ ਮੇਰੀ ਗੱਲਬਾਤ ਬਣੀ ਰਹਿ ਸਕਦੀ ਹੈ। ਜਹ ਲੋਕ ਬਿਲੋਕ ਮਹਾਨ, ਕਿਉਂਕਿ ਮੇਰੀ ਮਹਾਨ ਸ਼ਕਤੀ ਨੂੰ ਵੇਖ ਵੇਖ ਕੇ ਤੇ ਬੜੇ ਲੋਕ ਮੇਰੀ ਪੂਜਾ ਕਰਨਗੇ। ਸੇਵਹਿ ਸਰਬ ਨਿਰਪਤ ਤੇ ਆਦਿਕ। ਰਾਜੇ ਤੋਂ ਲੈ ਕੇ ਹੋਰ ਜਿੰਨੇ ਵਜ਼ੀਰ ਹੈ ਦਾਸ ਦਾਸੀਆਂ ਸਭ ਮੇਰੀ ਪੂਜਾ ਸੇਵਾ ਕਰਨਗੇ ਤੇ ਕਰ ਰਹੇ ਹੈ। ਅਰਪਹ ਅਨੇਕ ਉਪਾਇਨ ਆਨ, ਕੇ ਅਨੇਕਾਂ ਤਰ੍ਹਾਂ ਦੀਆਂ ਭੇਟਾਂ ਅਰਪਦੇ ਤੇ ਅਰਪਦੇ ਰਹਿਣਗੇ ਜੇ ਮੈਂ ਇੱਥੇ ਰਹਾਂ। ਗੋਇੰਦ ਵਾਲ ਗਏ ਕਿਆ ਪ੍ਰਾਪਤ। ਖਿਆਲ ਕਰਦਾ ਵੀ ਜੇ ਮੈਂ ਸ੍ਰੀ ਗੋਇੰਦ ਵਾਲ ਸਾਹਿਬ ਇੱਥੋਂ ਹੁਣ ਉੱਥੇ ਚਲਿਆ ਗਿਆ, ਮੈਨੂੰ ਉੱਥੇ ਕੀ ਪ੍ਰਾਪਤ ਕੀ ਮਿਲਣਾ ਹੈ। ਬਣਿਓ ਰਹੋ ਗੁਰ ਇਸ ਹੀ ਥਾਨ ਕਰਕੇ, ਮੇਰੇ ਲਈ ਤਾਂ ਚੰਗਾ ਇਹੀ ਹੈ ਵੀ ਇੱਥੇ ਮੈਂ ਪੂਜਨੀਕ ਬਣਿਆ ਰਹਾਂ। ਚਾਹੋ ਸੁਝੋ ਅਜਮਤ ਤੇ ਸਭ ਪਾਵਾਂ। ਜਿਹੜਾ ਮੈਂ ਚਾਹਾਂਗਾ ਉਹ ਸ਼ਕਤੀ ਦੇ ਨਾਲ ਮੈਂ ਪਾ ਲਵਾਂਗਾ। ਕੀਰਤ ਵਿਦਤ ਹੈ ਬਹੁਤ ਜਹਾਨ, ਮੇਰੇ ਸੰਸਾਰ ਦੇ ਵਿੱਚ ਬੜੀ ਮਹਿਮਾ ਵਡਿਆਈ ਫੈਲੀ ਰਹੇਗੀ। ਇਮ ਦ੍ਰਿੜ ਚਿੱਤ ਮੈਂ ਹੈ ਕਰ ਤਹਿ ਠਹਿਰਿਓ। ਇਸ ਤਰ੍ਹਾਂ ਕਹਿੰਦੇ ਚਿੱਤ ਵਿੱਚ ਪੱਕੀ ਵਿਚਾਰ ਧਾਰ ਕੇ ਮੈਂ ਉੱਥੇ ਹਰੀਪੁਰੀ ਠਹਿਰ ਗਿਆ, ਟਿਕ ਗਿਆ ਇਹ ਸਾਵਣ ਮਲ। ਨਹਿ ਜਾਵਾਂ ਅਬ ਗੋਵਿੰਦਵਾਲ। ਵਾਹੇ ਪੱਕੇ ਮਨ ਵਿੱਚ ਧਾਰ ਲਿਆ ਵੀ ਹੁਣ ਆਪਾਂ ਗੋਵਿੰਦਵਾਲ ਜਾਣਾ ਹੀ ਨਹੀਂ, ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ ਹੈ। ਕਿਤਕ ਮਾਸ ਬਸਤੇ ਤਹਿ ਬੀਤੇ। ਇਸ ਤਰ੍ਹਾਂ ਕਹਿੰਦੇ ਚੁਣੋ ਕੁਝ ਕੁ ਮਹੀਨੇ ਇੱਥੇ ਰਹਿੰਦਿਆਂ ਬਸਦਿਆਂ ਨੂੰ ਲੰਘੇ ਨੇ। ਅੰਤਰ ਜਾਮੀ ਗੁਰੂ ਵਿਸਾਲ। ਗੁਰੂ ਅਮਰਦਾਸ ਸਾਹਿਬ ਜੀ ਬੜੇ ਭਾਰੀ ਮਹਾਨ ਅੰਤਰੀਆਂ ਜਾਣਨ ਵਾਲੇ ਅੰਤਰਜਾਮੀ। ਜਾਣਿਓ ਚਿੱਤ ਬਿਕਾਰ ਜੁਤ ਤਿਸਕੋ। ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੋਬਿੰਦ ਸਾਹਿਬ ਵਾਲੇ ਵਿਖੇ ਜਾਣ ਲਿਆ ਵੀ ਸਾਵਣ ਮਲ ਭਤੀਜੇ ਦਾ ਤਾਂ ਜਿਹੜਾ ਮਨ ਹੈ ਬੜਾ ਵਿਗਾੜ ਸਹਿਤ ਹੋ ਗਿਆ, ਇਹ ਤਾਂ ਵਿਗੜ ਚੱਲਿਆ ਹੈ, ਗੁਰੂ ਬਣ ਲੱਗ ਪਿਆ ਹੈ। ਪਠਿਓ ਹੁਕਮਨਾਮਾ ਤਿਸ ਕਾਲ। ਸਵੇਰੇ ਗੁਰੂ ਮਹਾਰਾਜ ਨੇ ਇੱਕ ਹੁਕਮਨਾਮਾ ਲਿਖ ਕੇ ਭੇਜ ਇਹਦੇ ਵੱਲ ਨੂੰ। ਪਠ ਕਰ ਕੁਛ ਵਿਲਾਓ ਲਿਖ ਭੇਜਿਓ। ਗੁਰੂ ਅਮਰਦਾਸ ਸਾਹਿਬ ਦਾ ਹੁਕਮ ਨਾ ਪੜ੍ਹ ਕੇ ਕੋਈ ਬਲਬਲਾ ਜਾਂ ਕੋਈ ਟਾਲ ਮਲਬਾਨਾ ਜਾਂ ਲਿਖ ਕੇ ਭੇਜ ਦਿੱਤਾ ਹੈ। ਆਵਨ ਦੇਤ ਨਹੀਂ ਮਹਿਪਾਲ। ਮਾਰਾ ਹੁਕਮਨਾਮਾ ਪੜ੍ਹ ਕੇ ਆਦਾ ਜਾਂਦਾ ਪਰ ਇੱਥੋਂ ਦਾ ਰਾਜਾ ਜਿਹੜਾ ਮੈਨੂੰ ਆਉਣ ਨਹੀਂ ਦਿੰਦਾ ਹੈ। ਕੇਤਕ ਦਿਨ ਮੈਂ ਦਰਸ਼ਨ ਕਰਿਆ। ਕਿਉਂ ਕਹਿ ਕੇ ਭੇਜ ਦਿੱਤਾ, ਮਾਰਾ ਕੁਝ ਦਿਨਾਂ ਤੋਂ ਬਾਅਦ ਆ ਕੇ ਮੈਂ ਤੁਹਾਡੇ ਦਰਸ਼ਨ ਕਰੂੰਗਾ। ਜਦੋਂ ਰਾਜੇ ਨੇ ਕਿਤੇ ਮੈਨੂੰ ਕਹਿ ਦਿੱਤਾ ਵੀ ਹੁਣ ਤੂੰ ਚਲਾ ਜਾ। ਸ੍ਰੀ ਸਤਿਗੁਰ ਸੁਣ ਜਾਵਨ ਲਾਓ। ਹਾਂ, ਗੁਰੂ ਮਹਾਰਾਜ ਨੇ ਜਦੋਂ ਉਹ ਸੁਣਿਆ ਵੀ ਇਹ ਬੜਾ ਲਾਉਂਦਾ ਬਹਾਨੇ ਮਾਰਦਾ ਹੈ, ਜਾਣ ਲਿਆ ਹੈ ਅਜਮਤ ਜੁਗਤ ਰੁਮਾਲ ਸੋ ਤਤ ਛਿਨ। ਹਾਂ, ਜਿਹੜਾ ਸ਼ਕਤੀ ਦੇ ਸਮੇਤ ਰੁਮਾਲ ਜਾ ਬਖਸ਼ਿਆ ਸੀ ਬੜੀ ਛੇਤੀ। ਗੋਇੰਦਵਾਲ ਚੱਲਿਓ ਚੱਲ ਆਓ। ਗੁਰੂ ਮਹਾਰਾਜ ਨੇ ਉਹ ਫੁਰਨਾ ਜਾ ਕੀਤਾ ਵੀ ਸ਼ਕਤੀ ਸਮੇਤ ਜਿਹੜਾ ਰੁਮਾਲ ਹੈ ਤੂੰ ਵੀ ਚੱਲਦਾ ਹੋਇਆ ਗੋਇੰਦਵਾਲ ਸਾਡੇ ਕੋਲ ਆ ਜਾ। ਚਿਤਵਨ ਤੇ ਤੂਰਨ ਹੀ ਆਇਆ ਹੋ। ਮਹਾਰਾਜ ਦੇ ਚਿਤ ਵਿੱਚ ਚਿਤਵਨ ਜੇ ਫੁਰਨਾ ਕਰਨ ਦੀ ਡੇਰੀ ਸੀ, ਉਸੇ ਵੇਲੇ ਰੁਮਾਲ ਗੁਰੂ ਮਹਾਰਾਜ ਦੇ ਕੋਲ ਆ ਗਿਆ ਹੈ। ਛੂਛੋ ਸਾਵਨ ਤਹਾਂ ਰਹਾਓ। ਉਧਰ ਜਿਹੜਾ ਸਾਵਨ ਮਲ ਹੈ ਕਹਿੰਦੇ ਖਾਲੀ ਰਹਿ ਗਿਆ, ਲਪੋਟ ਸੰਖ ਬਣ ਗਿਆ ਹੈ। ਜਾਨ ਗੁਰੂ ਗਤ ਬਹੁਤ ਬਸੂਰਤ। ਗੁਰੂ ਮਹਾਰਾਜ ਦੀ ਰੀਤੀ ਨੂੰ ਜਾਣ ਕੇ ਵੀ ਉਹਨਾਂ ਨੇ ਕਲਾ ਵਰਤਾ ਦੀ ਖੋਲਿਆ ਤੇ ਬੜਾ ਝੂਰਦਾ ਹੈ। ਮੈਂ ਕੁਕਰਮ ਹੀ ਲਿਓ ਕਮਾਓ। ਆਪਣੇ ਮਨ ਵਿੱਚ ਹੀ ਕਹਿੰਦਾ ਮੈਂ ਤਾਂ ਵੀ ਇਹ ਜਿਹੜਾ ਮਹਾਰਾਜ ਦੇ ਕੋਲ ਗਿਆ ਇਹਨਾਂ ਬਹਾਨੇ ਮਾਰੇ ਤਾਂ ਖੋਟਾ ਕੰਮ ਕਰ ਲਿਆ ਹੈ। ਦਿਨ ਦੋ ਚਤਰ ਬਸੂਰਤ ਬੀਤੇ। ਦੋ ਜਾਂ ਚਾਰ ਕੁ ਦਿਨ ਝੂਰਦੇ ਇਹਨੂੰ ਲੰਘੇ ਹਨ। ਪੁੰਨ ਮਨ ਮਹਿ ਸਮਝਿਓ ਇਸ ਪਾਏ। ਕੀਰੀ ਆਪਣੇ ਮਨ ਦੇ ਇਸ ਤਰ੍ਹਾਂ ਸਮਝ ਗਿਆ ਰਾਜਾ ਰਾਣੀ ਸਚਿਵ ਪ੍ਰਜਾ ਜੁਤ, ਜਿਹੜਾ ਰਾਜਾ ਹੈ ਰਾਣੀ ਪਟਰਾਣੀ ਹੈ ਵਜ਼ੀਰਾਂ ਦੇ ਸਹਿਤ, ਮੈਂ ਆਪ ਚਲਹੋ ਪਰ ਹੋ ਗੁਰ ਪਾਏ। ਸਾਰੇ ਪਰਿਵਾਰ ਨੂੰ ਨਾਲ ਲੈ ਗਏ ਤੇ ਮੈਂ ਹੁਣ ਗੋਇੰਦਵਾਲ ਚੱਲਾਂ ਤੇ ਗੁਰੂ ਅਮਰਦਾਸ ਸਾਹਿਬ ਦੇ ਚਰਨੀ ਪਵਾਂ। ਭੂਲ ਕਰੋ ਬਖਸਾਵਨ ਸਗਰੀ, ਜਿਹੜੇ ਬਹਾਨੇ ਜੇ ਮਾਰੇ ਭੁੱਲ ਗਲਤੀ ਕਰ ਬੈਠਾ ਇਹ ਸਾਰੀ ਜਾ ਕੇ ਸਤਿਗੁਰਾਂ ਤੋਂ ਮਾਫ ਕਰਵਾਵਾਂ। ਇਹ ਵਿਸਾਲ ਨਾ ਕੁਛ ਮਨ ਲਿਆਏ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਵੱਡੇ ਮਹਾਨ ਹੈ, ਉਹਨਾਂ ਨੇ ਮਨ ਵਿੱਚ ਤਾਂ ਕੋਈ ਲਿਆਉਣਾ ਨਹੀਂ। ਸਭ ਸੰਗਤ ਜੁੱਤ ਸਰਨੀ ਪਰਿਹਾ, ਇਸ ਤਰ੍ਹਾਂ ਜਿੰਨੀ ਹਰੀਪੁਰ ਦੀ ਇਹ ਸੰਗਤ ਬਣੀ ਹੈ ਸਾਰਿਆਂ ਦੇ ਸਵੇਤ ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਨੀ ਮੈਂ ਪਵਾਂ। ਬੇਨਤੀ ਕਰ ਹਾਂ ਥਿਰ ਅਗਵਾਨ, ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਖੜਿਆ ਹੋ ਕੇ ਬੇਨਤੀ ਕਰਾਂ ਕਿ ਮਾਰਾ ਭੁੱਲ ਗਲਤੀ ਮਾਫ ਕਰ ਦਿਓ। ਵੱਡੇ ਅਲਕੀਰਿਸ ਅਗਨੀ ਸਮਸਰ, ਸਿਆਣੇ ਕਹਿੰਦੇ ਜਿਹੜੇ ਮਹਾਨ ਪੁਰਸ਼ ਹੁੰਦੇ ਉਹਨਾਂ ਦੀ ਜਿਹੜੀ ਕਹਿੰਦੇ ਨਰਾਜੀ ਹੁੰਦੀ ਉਹ ਗਦੇ ਸਮਾਨ ਹੁੰਦੀ ਹੈ। ਬਿਨਾਂ ਨੀਰ ਤੇ ਹੋਵਤ ਸ਼ਾਂਤ, ਇਹ ਵੱਡਿਆਂ ਅੱਗੇ ਬੇਨਤੀ ਕਰ ਦਈਏ ਜਿਵੇਂ ਅੱਗ ਤੇ ਪਾਣੀ ਪਾ ਦਈਏ ਅੱਗ ਬੁੱਝ ਜਾਂਦੀ, ਇਸ ਤਰ੍ਹਾਂ ਉਹਨਾਂ ਦੇ ਅੱਗੇ ਬੇਨਤੀ ਕਰ ਦਈਏ ਝੱਟ ਹੀ ਉਹਨਾਂ ਨੇ ਨਰਾਜੀ ਗੁੱਸਾ ਖਤਮ ਹੋ ਜਾਂਦਾ, ਖੁਸ਼ ਹੋ ਜਾਂਦੇ ਹੁੰਦੇ। ਅਵਰ ਉਪਾਵ ਨਹੀਂ ਕੁਛ ਬਨ ਮੈਂ ਹੈ, ਖਿਆਲ ਕਰਦਾ ਵੀ ਹੁਣ ਹੋਰ ਤਾਂ ਉਪਰਾਲਾ ਹੀਲਾ ਕੁਝ ਬਣ ਨਹੀਂ ਸਕਣਾ, ਗੁਰੂ ਮਹਾਰਾਜ ਦੇ ਕੋਲ ਜਾਈਏ ਭੁੱਲ ਬਖਸ਼ਾਈਏ ਇਹੀ ਵਧੀਆ ਤਰੀਕਾ ਹੈ। ਕਰਹਿ ਜੇ ਬਲ ਛਲ ਕ੍ਰਿਤ ਪਰ ਜਾਤ, ਆਪ ਤੋਂ ਵੱਡਿਆਂ ਨਾਲ ਛਲ ਫਰੇਬ ਜਾ ਕਰੀਏ ਜਿਵੇਂ ਘਿਓ ਦੇ ਉੱਪਰ ਅੱਗ ਪਾ ਅੱਗ ਦੇ ਉੱਪਰ ਘਿਓ ਪਾ ਦਈਏ ਤੇ ਅੱਗ ਵੀ ਹੋਰ ਵੱਧ ਜਾਂਦੀ ਹੈ, ਇਸ ਤਰ੍ਹਾਂ ਵੱਡਿਆਂ ਨਾਲ ਛਲ ਫਰੇਬ ਕਰੀਏ ਉਹਨਾਂ ਦਾ ਗੁੱਸਾ ਨਾਰਾਜ਼ੀ ਹੋਰ ਵੱਧ ਜਾਂਦਾ ਹੈ। ਇਹ ਮਤ ਦ੍ਰਿੜ ਕਰ ਕਹਿਓ ਨਿਰਪਤ ਕੋ, ਇਸ ਤਰ੍ਹਾਂ ਕਹਿੰਦੇ ਹਨ ਪੱਕੀ ਸਲਾਹ ਕਰਕੇ ਤੇ ਫੇਰ ਰਾਜੇ ਹਰੀਪੁਰ ਦੇ ਨੂੰ ਕਿਹਾ ਹੈ ਹਮਾਰੇ ਵੱਡੇ ਤਹਾਂ ਅਵਦਾਤ, ਕਹਿੰਦੇ ਵੀ ਸਾਡੇ ਜਿਹੜੇ ਵੱਡੇ ਸਤਿਗੁਰੂ ਹੈ ਉੱਥੇ ਪ੍ਰਗਟ ਤੌਰ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਕਰ ਰਹੇ, ਕਿਰਪਾ ਪਾਏ ਤਿਨਕੀ ਮੈਂ ਆਇਆ ਹੋ, ਸਾਡੇ ਵੱਡੇ ਗੁਰੂ ਅਮਰਦਾਸ ਸਾਹਿਬ ਉਹਨਾਂ ਦੀ ਕਿਰਪਾ ਕਰਕੇ ਮੈਂ ਤੁਹਾਡੇ ਕੋਲ ਇੱਥੇ ਚੱਲ ਕੇ ਆਇਆ ਹੈ ਸੀ। ਵਸਿਓ ਬਹੁਤ ਸਭ ਕੋ ਸੁਖਦਾਤ, ਇਸ ਤਰ੍ਹਾਂ ਵੀ ਮੈਂ ਬਹੁਤ ਚਿਰ ਇੱਥੇ ਵਸਿਆ ਰਿਹਾ ਹਾਂ ਤੇ ਸਭ ਨੂੰ ਬੜੇ ਸੁਖ ਬਖਸ਼ੇ ਉਹਨਾਂ ਦੀ ਕਿਰਪਾ ਨਾਲ, ਅਬ ਦਰਸ਼ਨ ਹਿਤ ਮੈਂ ਚੱਲ ਜੈ ਹਾਂ। ਇਸ ਕਰਕੇ ਵੀ ਹਰੀਪੁਰ ਦੇ ਰਾਜੇ ਹੁਣ ਮੈਂ ਆਪਣੇ ਵੱਡੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਚੱਲ ਕੇ ਜਾਵਾਂਗਾ। ਤੁਮ ਵੀ ਚੱਲ ਕਰ ਪਰ ਸਹ ਪਾਏ, ਮੇਰੀ ਤਾਂ ਇਹ ਵੀ ਸਲਾਹ ਵੀ ਹੈ ਰਾਜੇ ਹਰੀਪੁਰ ਦੇ ਤੂੰ ਵੀ ਮੇਰੇ ਨਾਲ ਚੱਲ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਪਰਸ, ਅਤ ਪੁਨੀਤ ਹੈ ਮੇਲ ਤਿਨਾਂ ਕੋ, ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਜੋੜ ਮੇਲ ਹੈ ਸਾਡੇ ਤੁਹਾਡੇ ਲਈ ਬੜਾ ਭਾਰੀ ਪਵਿੱਤਰ ਹੈ। ਲੋਕ ਪਰਲੋਕ ਭਲੋ ਹੋ ਜਾਏ, ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਚੱਲਾਂਗਾ ਸਾਡਾ ਲੋਕ ਪਰਲੋਕ ਵਿੱਚ ਭਲਾ ਹੋ ਜਾਊਗਾ। ਉੱਤਮ ਅਧਿਕ ਅਕੋਰਨ ਕੋ ਲਿਹੋ, ਇਸ ਕਰਕੇ ਰਾਜਾ ਗੁਰੂ ਅਮਰਦਾਸ ਸਾਹਿਬ ਜੀ ਦੀ ਭੇਟਾ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਉੱਤੋਂ ਭੇਟਾ ਤੂੰ ਲੈ ਲੈ, ਗੁਰ ਪ੍ਰਸੰਨਤਾ ਤੇ ਸੁਖ ਪਾਏ, ਗੁਰੂ ਅਮਰਦਾਸ ਸਾਹਿਬ ਜੀ ਦੀ ਪ੍ਰਸੰਨਤਾ ਹੋ ਗਈ ਤੂੰ ਸੁਖ ਬਹੁਤਾ ਪਾਵੇਂਗਾ। ਸਭ ਰਣ ਵਾਸ ਸੁਚਿਵ ਅਰ ਸੈਨਾ, ਵੇ ਤੂੰ ਕੱਲਾ ਨਹੀਂ ਜਾਣਾ, ਜਿੰਨੇ ਰਾਣੀਆਂ ਮਰਾਣੀ ਪਟਰਾਣੀਆਂ ਹੋਰ ਦਾਸ ਦਾਸੀਆਂ ਤੇ ਵਜ਼ੀਰ ਅਹਿਲਕਾਰ ਹਨ, ਪ੍ਰਜਾ ਲੋਕ ਸੰਗਾ ਸਮਦਾਏ, ਕਹਿੰਦੇ ਹਰੀਪੁਰ ਦੀ ਤੇਰੀ ਪ੍ਰਜਾ ਹਰੀਅਤ ਇਹ ਵੀ ਤੇਰੇ ਨਾਲ ਹੀ ਜਾਵੇ ਦਰਸ਼ਨ ਕਰਨ ਲਈ। ਨਿਰਪ ਕਰ ਜੋਰੇ ਮਾਨ ਬਾਰਤਾ, ਹਰੀਪੁਰ ਦੇ ਰਾਜੇ ਨੇ ਹਰ ਜੋੜੇ ਸਾਰੀ ਗੱਲਬਾਤ ਮੰਨ ਲਈ, ਸਤ ਵਚਨ ਕਹਿ ਦਿੱਤਾ, ਭਇਓ ਤਿਆਰ ਸਭ ਹੀ ਸੰਗ ਲੀਨ, ਸਾਵਣ ਵਾਲੇ ਗੋਪਾਲ ਕਹਿੰਦੇ ਤਿਆਰ ਹੋ ਗਿਆ, ਸਾਰਿਆਂ ਨੂੰ ਆਪਣੇ ਨਾਲ ਲੈ ਲਿਆ ਹੈ। ਸਾਵਣ ਮਲ ਹਿਤ ਸੇਵਕਾ ਦੀਨਸ, ਜਿਹੜਾ ਸਾਵਣ ਮਲ ਹੈ ਇਹਨੂੰ ਕਹਿੰਦੇ ਸ੍ਰੀ ਗੋਇੰਦਵਾਲ ਸਾਹਿਬ ਲੈ ਕੇ ਜਾਣ ਲਈ ਸੋਹਣੀ ਪਾਲਕੀ ਦਿੱਤੀ ਹੈ। ਗਜ ਬਾਜੀ ਰਚ ਸਾਜ ਨਵੀਨ, ਉਹ ਗੁਰੂ ਕੇ ਕਹਿੰਦੇ ਭੇਟਾ ਕਰਨ ਵਾਸਤੇ ਸੋਹਣੇ ਰਥ ਹੋਰ ਹੱਥ ਰਸ ਸਵਾਰੀਆਂ ਆਦਿਕ ਰਚੀਆਂ ਹਨ, ਘੋੜੇ ਲਏ ਹਨ, ਬਹੁ ਡੋਰੇ ਮਹਿਖੀ ਤੇ ਆਦਿਕ ਬਣਾ ਲਏ ਹੈ, ਬਹੁਤ ਡੋਲੇ ਜਿਹੜੀਆਂ ਰਾਣੀਆਂ ਮਹਾਰਾਣੀਆਂ ਸਖੀ ਦਾਸੀਆਂ ਵਾਸਤੇ ਲੈ ਲਏ। ਚੜ ਚਾਲੀ ਔਰ ਆਨੰਦ ਕੀਨ, ਰਾਜਿਆਂ ਰਾਣੀਆਂ ਪਟਰਾਣੀਆਂ ਚੜ ਕੇ ਡੋਲਾਂ ਵਿੱਚ ਚੱਲ ਪਈਆਂ ਬੜੇ ਆਨੰਦ ਨਾਲ। ਭਇਓ ਉਮਾਹ ਸਭਨ ਕੇ ਮਨ ਮਹਿ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਾਂਗੇ, ਸਾਰਿਆਂ ਦੇ ਮਨਾਂ ਵਿੱਚ ਬੜਾ ਚਾਅ ਉਤਸ਼ਾਹ ਹੋਇਆ ਹੈ। ਦਰਸ਼ਨ ਦੇਖ ਹੈ ਗੁਰੂ ਪ੍ਰਵੀਨ, ਸਭ ਤੋਂ ਵੀ ਸਿਆਣੇ ਸਤਿਗੁਰੂ ਅਮਰਦਾਸ ਸਾਹਿਬ, ਉਹਨਾਂ ਦੇ ਵੀ ਅਸੀਂ ਦਰਸ਼ਨ ਕਰਾਂਗੇ। ਸਨੇ ਸਨੇ ਸਭ ਮਾਰੰਗ ਉਲੰਘੇ, ਚਾਅ ਉਤਸ਼ਾਹ ਕਰਦੇ ਹੌਲੀ ਹੌਲੀ ਚੱਲਦੇ ਸਾਰਾ ਰਸਤਾ ਲੰਘੇ, ਰਸਤਾ ਤੈਅ ਕਰ ਲਿਆ ਗੋਇੰਦਵਾਲ ਪੁਰੀ ਕੋ ਆਏ। ਕਹਿੰਦੇ ਜਿੱਥੇ ਗੋਇੰਦਵਾਲ ਗੋਇੰਦਪੁਰੀ ਸਮੇ, ਗੋਇੰਦਵਾਲ ਗੋਇੰਦਪੁਰੀ ਵਾਂ ਬਸੇ, ਇੱਥੇ ਆ ਪਹੁੰਚੇ। ਨਦੀ ਬਿਪਾਸਾ ਕੇ ਤੱਟ ਉਤਰੇ, ਜਿਹੜਾ ਬਿਆਸਾ ਨਦੀ ਦਾ ਕਿਨਾਰਾ ਏ, ਇੱਥੋਂ ਕਹਿੰਦੇ ਪਾਰ ਲੰਘੇ ਅੱਗੇ। ਨਿਰਪ ਮਹਿਕੀ ਸੈਨਾ ਸਮਦਾਏ, ਰਾਜੇ ਦੀ ਕਹਿੰਦੇ ਪਟਰਾਣੀ ਹੈ, ਹੋਰ ਜਿੰਨੀ ਫੌਜ ਵਗੈਰਾ ਹੈ ਬੇਅੰਤ। ਧੀਰ ਦਿਲਾਸਾ ਕੇ ਕਰ ਤਬ ਹੀ, ਚਲੋ ਕਹਿੰਦੇ ਜਿਹੜਾ ਸਾਵਣ ਮਲ ਹੈ ਸਾਰਿਆਂ ਨੂੰ ਧੀਰ ਹੌਸਲਾ ਦੀ ਕਰਕੇ। ਸਾਵਣ ਮਲ ਪੁਰੀ ਪਰ ਵਿਰਸ਼ਾ, ਸਾਵਣ ਮਲ ਹੈ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਵਿੱਚ ਆ ਪ੍ਰਵੇਸ਼ ਹੋਇਆ। ਮਿਲਿਓ ਮੇਲੀਅਨ ਸਿੱਖ ਸਭ ਸੰਗਤ, ਜਿਹੜੇ ਮੇਲੀ ਗਲੀ ਮਿਲਾਪੀ ਸਨ ਸਿੱਖ ਸਨ, ਉਹਨਾਂ ਨੂੰ ਮਿਲਿਆ ਜੁੜਿਆ ਹੈ। ਕੁਸ਼ਲ ਪ੍ਰਸ਼ਨ ਕਰ ਔਰ ਹਰ ਖਾਏ, ਸਾਰਿਆਂ ਨੂੰ ਕੁਸ਼ਲ ਪ੍ਰਸ਼ਨ ਕਹਿੰਦੇ ਸੁੱਖ ਸਾਂਦ ਰਾਜੀ ਖੁਸ਼ੀ ਪੁੱਛ ਕਰਕੇ ਹਿਰਦੇ ਵਿੱਚ ਖੁਸ਼ ਹੋਇਆ ਤੇ ਖੁਸ਼ ਕੀਤਾ ਹੈ। ਸਤਿਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕੁਛ ਕਲਾਜ ਜੁਤ ਗਮਨਿਓ ਪਾਸ, ਕਹਿੰਦੇ ਸ਼ਰਮ ਜੀ ਜੀ ਕਰਕੇ ਨਾ ਲਜਿਆ ਜੀ ਕਰਕੇ ਹਜੂਰੀ ਵਿੱਚ ਗਿਆ ਹੈ। ਪਗ ਪੰਕਜ ਪਰ ਸਿਰ ਕੋ ਧਰ ਕਰ, ਅਮਰਦਾਸ ਸਾਹਿਬ ਦੇ ਚਰਨਾ ਕਮਲਾ ਉੱਪਰ ਸੀਸ ਰੱਖ ਕੀਨ ਬੰਦਨਾ ਭਾਓ ਪ੍ਰਕਾਸ਼, ਬਹੁਤ ਪ੍ਰੇਮ ਪ੍ਰਗਟ ਕਰਕੇ ਨਮਸਕਾਰ ਕੀਤੀ ਹੈ। ਮੈਂ ਰਾਵਰ ਕੋ ਸਿੱਖ ਅਰ ਸੁਤ ਸਮ, ਇਹ ਕਹਿਣ ਲੱਗਿਆ ਮਹਾਰਾ ਮੈਂ ਆਪ ਜੀ ਦਾ ਸਿੱਖ ਵੀ ਹਾਂ ਤੇ ਆਪ ਜੀ ਦੇ ਮਹਾਰਾ ਪੁੱਤਰ ਦੇ ਸਮਾਨ ਵੀ ਹਾਂ। ਸੇਵਕ ਸਦਾ ਏਕ ਔਰ ਆਸ, ਮਹਾਰਾ ਆਪ ਜੀ ਦਾ ਸੇਵਕ ਹਾਂ, ਸਦਾ ਮੇਰੇ ਮਨ ਵਿੱਚ ਇੱਕੋ ਆਪ ਜੀ ਦੀ ਆਸ ਹੀ ਹੈ। ਲੱਗ ਵਿਗਾੜ ਤੇ ਵੱਡੇ ਸੁਧਾਰ ਹੈ, ਜਿਹੜੇ ਕੋਈ ਛੋਟੇ ਵਿਗਾੜ ਕਰਦੇ ਆ ਜਿਹੜੇ ਵੱਡੇ ਹੁੰਦੇ ਆ ਮਹਾਰਾ ਸਵਾਰ ਲੈਂਦੇ ਠੀਕ ਕਰ ਲੈਂਦੇ ਵਿਗੜਿਆ ਨੂੰ। ਛਿਮਾ ਕਰ ਹੈ ਆਪਣੋ ਲਖ ਤਾਸ, ਆਪਣਾ ਪੁੱਤਰ ਜਾਂ ਸੇਵਕ ਜਾਣ ਕੇ ਵਿਗੜਾ ਕਰ ਨਾਰਾਜ ਨਹੀਂ, ਉਹਨੂੰ ਮਾਫ਼ੀ ਕਰ ਦਿੰਦੇ, ਉਹਨੂੰ ਬਖਸ਼ ਦਿੰਦੇ ਹੁੰਦੇ। ਸਿੱਖਿਆ ਦੇਤ ਦੁਲਾਰਤ ਸੁਤ ਕੋ, ਆ ਜਿਹੜੇ ਵੱਡੇ ਆ ਮਹਾਰਾ ਸਿੱਖਿਆ ਦੇ ਦਿੰਦੇ ਹੈ ਤੇ ਆਪਣੇ ਪੁੱਤਰ ਨੂੰ ਲਾਡਲ ਲਾਉਂਦੇ ਹੈ। ਅਵਗੁਣ ਮਨ ਮਹਿ ਧਰ ਹੈ ਨਾ ਕੋਈ, ਆਪਣੇ ਪੁੱਤਰ ਜਾਂ ਸੇਵਕਾਂ ਦੇ ਜਿਹੜੇ ਵੱਡੇ ਹੁੰਦੇ ਉਹ ਮਨ ਵਿੱਚ ਕੋਈ ਔਗੁਣ ਕੀਤਾ ਉਹਨੂੰ ਸੋਚਦੇ ਨੀ ਲਿਆਉਂਦੇ ਨੀ ਹੁੰਦੇ। ਉਪਜਹ ਲਾਜ ਬਡਨ ਤੇ ਹੀਰੇ, ਜਿਹੜੇ ਵੱਡੇ ਹੁੰਦੇ ਉਹਨਾਂ ਦੇ ਹਿਰਦੇ ਵਿੱਚ ਸ਼ਰਮ ਪੈਦਾ ਹੋਈ ਹੈ। ਸਿੱਖ ਸੇਵਕ ਸਤ ਖੋਟ ਜੇ ਹੋਏ, ਜਿਹੜਾ ਕੋਈ ਉਹਨਾਂ ਦਾ ਸਿੱਖ ਹੈ ਜਾਂ ਸੇਵਕ ਜਾਂ ਪੁੱਤਰ ਖੋਟਾ ਹੋ ਜਾਏ। ਬਖਸਹਿ ਖਤਾ ਬਿਰਧ ਨਿਜ ਜਾਨ ਹੈ, ਜਿਹੜੇ ਵੱਡੇ ਆਪਣਾ ਕਹਿੰਦੇ ਪਰਣ ਸੁਭਾਅ ਧਰਮ ਜਾਣ ਕੇ ਉਹਦੀ ਭੁੱਲ ਗਲਤੀ ਕੀਤੀ ਨੂੰ ਬਖਸ਼ ਦਿੰਦੇ ਮਾਫ ਕਰ ਦਿੰਦੇ। ਤੁਮ ਅੰਤਰ ਜਾਮੀ ਸਭ ਕੋ ਜੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਤੁਸੀਂ ਅੰਤਰ ਜਾਮੀ ਹੈ, ਸਭ ਕੁਛ ਦੇਖਦੇ ਹੋ, ਤੁਹਾਨੂੰ ਪਤਾ ਹੀ ਹੈ ਜਿਹੜੀ ਮੈਂ ਭੁੱਲ ਗਲਤੀ ਕੀਤੀ ਹੈ। ਕਹਾਂ ਕਹਾਂ ਤੁਮ ਜਾਨਹ ਸਗਰੀ। ਮਹਾਰਾਜ ਤੁਹਾਡੇ ਅੱਗੇ ਅੱਖਾਂ ਤੁਸੀਂ ਮਹਾਰਾਜ ਸਾਰੀ ਜਾਣਦੇ ਹੀ ਹੋ ਭੁੱਲ ਗਲਤੀ। ਇਮ ਕਹਿ ਜੋਰ ਰਹਿਓ ਕਰ ਦੋਏ। ਇਸ ਤਰ੍ਹਾਂ ਦੇ ਬੇਨਤੀ ਦੇ ਬਚਨ ਕਹਿ ਕੇ ਦੋਵੇਂ ਹੱਥ ਜੋੜ ਰਿਹਾ ਸਾਵਨ ਮੱਲ। ਸ੍ਰੀ ਸਤਿਗੁਰ ਮੁਸਕਾਨੇ ਪਿਖ ਕੈ। ਉਸ ਵੇਲੇ ਸਾਵਨ ਮੱਲ ਨੂੰ ਆਇਆ ਦੇਖ ਕੇ ਮੱਥਾ ਜਾ ਟੇਕ ਕੇ ਦੇਖਦੇ ਮਹਾਰਾਜ ਦੇ ਥੋੜਾ ਥੋੜਾ ਹੱਸੇ ਹਨ। ਕਿਰਪਾ ਸਿੰਧ ਕਰ ਕਿਰਪਾ ਬਖਾਨ। ਕਿਰਪਾ ਦੇ ਸਮੁੰਦਰ ਹਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਦੇ ਬਚਨ ਕਿਹਾ। ਸਿੱਖ ਸੇਵਕ ਸੁਤ ਅਹੈ ਜੇ ਮੇਰੇ। ਸਿਆਵਣ ਮੱਲ ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੈ ਸੇਵਕ ਜਾਂ ਸਾਡੇ ਜਿਹੜੇ ਪੁੱਤਰ ਹਨ। ਤਿੰਨ ਕੋ ਚਾਹੋ ਕਰਨ ਕਲਿਆਣ। ਸਾਰਿਆਂ ਦਾ ਵੀ ਅਸੀਂ ਕਲਿਆਣ ਕਰਿਆ ਚਾਹੁੰਦੇ ਭਲਿਆ ਕਰਿਆ ਚਾਹੁੰਦੇ। ਤੁਵ ਮਨ ਮਹਿ ਹੰਕਾਰ ਵਧਾਏ ਭੀ। ਹਾਂਜੀ ਤੁਵ ਮਨ ਮਹਿ ਹੰਕਾਰ ਵਿਆਦ ਭੀ। ਤੇਰੇ ਮਨ ਦੇ ਵਿੱਚ ਕਹਿੰਦੇ ਹੰਕਾਰ ਹੋਣ ਰੂਪੇ ਰੋਗ ਪੈਦਾ ਹੋ ਗਿਆ ਸੀ। ਤਿਸ ਹਰ ਬੇ ਹਿਤ ਕਿਮ ਕ੍ਰਿਤ ਠਾਨ। ਕਹਿੰਦੇ ਉਹ ਹੰਕਾਰ ਰੂਪ ਰੋਗ ਨੂੰ ਦੂਰ ਕਰਨ ਵਾਸਤੇ ਇਸ ਤਰ੍ਹਾਂ ਦਾ ਅਸੀਂ ਕਰਤੱਵ ਕੀਤਾ ਭਾਵ ਰੁਮਾਲਮ ਵਾਪਸ ਮੰਗਾਇਆ ਹੈ। ਲਿਓ ਰੁਮਾਲਨ ਕਰ ਚਿਤ ਚਿੰਤਾ। ਲਿਓ ਰੁਮਾਲ ਨਾ ਕਰ ਚਿਤ ਚਿੰਤਾ। ਕਹਿੰਦੇ ਰੁਮਾਲ ਨੀ ਅਸੀਂ ਵਾਪਸ ਲਿਆ, ਇੱਥੋਂ ਚਿੰਤਾ ਮਤ ਕਰ। ਅਬ ਭੀ ਤੁਝ ਦੇਹੋ ਬਹੁ ਦਾਨ। ਹੁਣ ਵੀ ਤੈਨੂੰ ਅੱਗੇ ਨਾਲੋਂ ਜ਼ਿਆਦਾ ਇਹ ਸਮਰੱਥਾ ਦਾ ਦਾਨ ਦੇ ਦਿਆਂ, ਬਹੁਤ ਹੀ ਤਾਕਤ ਦੇ ਦਿਆਂਗੇ। ਦੇਸ਼ ਹਰੀਪੁਰ ਸਹਿਤ ਨਿਰਿਪ ਜੁਤ। ਜਿਹੜਾ ਹਰੀਪੁਰ ਦਾ ਰਾਜਾ ਇਸਦੇ ਸਮੇਤ ਹੋਰ ਜਿੰਨਾ ਸਾਰਾ ਇਲਾਕਾ ਹੈ। ਇਹੋ ਸੰਗਤ ਸਗਰੀ ਤੁਝ ਦੀਨ। ਇਹ ਪਹਾੜ ਦੇ ਇਲਾਕੇ ਦੀ ਜਿੰਨੀ ਸਾਰੀ ਸੰਗਤ ਹੈ ਸਾਰੇ ਤੇਰੇ ਅਧੀਨ ਕਰ, ਤੈਨੂੰ ਹੀ ਬਖਸ਼ ਦਿੱਤੀ ਹੈ। ਚਿਰੰਕਾਲ ਸੁਖ ਭੋਗੋ ਬਨ ਗੁਰ। ਉੱਥੇ ਵੀ ਤੂੰ ਪੂਜਨੀਕ ਹੋ ਕੇ ਤੇ ਇਸ ਤਰ੍ਹਾਂ ਬਹੁਤ ਸਮੇਂ ਤੱਕ ਸੁਖ ਭੋਗੀ। ਮੇਰੀ ਦਾਤ ਨਾ ਹੋਵੇ ਹੀਨ। ਸਾਡੀ ਜਿਹੜੀ ਦਾਤ ਦਿੱਤੀ ਹੈ ਨਾ ਸ਼ਕਤੀ ਦੀ, ਇਹ ਹੁਣ ਨਾਸ ਨਹੀਂ, ਇਹ ਤੇਰੇ ਕੋਲ ਹੀ ਰਹੇਗੀ। ਰਹੋ ਕੁਸ਼ਲ ਸੋ ਸਭ ਕੁਛ ਪਾਵਹੁ। ਇਸ ਤਰ੍ਹਾਂ ਕਹਿੰਦੇ ਰਾਜੀ ਖੁਸ਼ ਹੋ ਕੇ ਰਹਿ, ਸਭ ਕੁਛ ਪਾ ਲੈ। ਉਲ ਪਰਲੋਕ ਮੈਂ ਨਿਜ ਨਿਜ ਟਿਕ ਕੀਨ। ਉਹਨਾਂ ਜਦੋਂ ਤੂੰ ਪਰਲੋਕ ਨੂੰ ਜਾਏਗਾ ਤੈਨੂੰ ਆਪਣੇ ਅਸੀਂ ਕੋਲ ਕਰਨ ਆਪਣਾ ਕੋਲ ਵਾਸਾ ਕਰ ਲਿਆ ਭਾਵ ਤੂੰ ਸਾਡੇ ਕੋਲ ਹੀ ਰਹੇਗਾ। ਨਿਰਭੈ ਫਿਰ ਹੋ ਸਭ ਭੂਤ ਪ੍ਰੇਤ ਜੇ। ਜਿਹੜੇ ਪਹਾੜਾਂ ਵਿੱਚ ਭੂਤ ਪ੍ਰੇਤ ਹੈ ਸਾਰਿਆਂ ਵਿੱਚ ਨਿਰਭਉ ਨਿਡਰ ਹੋਇਆ ਫਿਰ ਤੁਰ ਕੇ ਫਿਰ ਤੁਰ ਵਿਚਰ। ਡਾਕਨ ਆਦਿ ਸੋ ਤੋਹੇ ਅਧੀਨ। ਡਿਣ ਆਦਿਕ ਸਭ ਤੇਰੇ ਅਧੀਨ ਕਰ ਦਿੱਤੀਆਂ। ਗੁਪਤ ਰਹਿਤ ਜੇ ਸਖਤ ਜੁਕਤ ਬਡ। ਸ਼ਕਤੀਆਂ ਦੇ ਸਹਿਤ ਕਹਿੰਦੇ ਗੁਪਤ ਜੇ ਰਹਿੰਦੇ ਹਨ ਲੁਕੇ ਰਹਿੰਦੇ ਹਨ। ਮਮ ਬਖਸ਼ਿਸ਼ ਤੇ ਤੁਝ ਢਿੱਗ ਆਏ। ਸਾਵਣ ਮੱਲ ਜਿਹੜੀ ਅਸੀਂ ਤੈਨੂੰ ਬਖਸ਼ਿਸ਼ ਕਰ ਦਿੱਤੀ ਨਾ ਉਹਦੇ ਕਰਕੇ ਤੇਰੇ ਕੋਲੇ ਸਭ ਗੁਪਤ ਰੂਹਾਂ ਚਲ ਚਲੇ ਆਉਣਗੀਆਂ। ਚਿਤ ਮਹਿ ਚਾਹੋ ਕਰਾਵਹੁ ਤਿਨ ਤੇ। ਚਿਤ ਵੇ ਚਾਹੇ ਗੁਪਤ ਰੂਹਾਂ ਤੂੰ ਕਹਿ ਕੇ ਕਰਵਾ ਲਵੀ। ਨਹਿ ਆਗਿਆ ਕੋ ਸਕਹਿ ਮਿਟਾ। ਗੁਪਤ ਰੂਪਾਂ ਸ਼ਕਤੀਆਂ ਵਾਲੀਆਂ ਤੇਰੀ ਆਗਿਆ ਨੂੰ ਕਹਿੰਦੇ ਕੋਈ ਮਿਟਾ ਨਹੀਂ ਸਕਣਗੀਆਂ, ਕੋਈ ਨਾ ਨੁੱਕਰ ਨਹੀਂ ਕਰਨਗੀਆਂ। ਨਿਸ ਦਿਨ ਸੇਵਹਿ ਸਗਰੇ ਕੋ ਤੋ ਕਹੋ। ਜਿੰਨੇ ਭੂਤ ਪ੍ਰੇਤ ਗੁਪਤ ਰੂਹਾਂ ਸ਼ਕਤੀਆਂ ਵਾਲੇ ਸਭ ਰਾਤ ਦਿਨ ਤੈਨੂੰ ਸੇਵਣਗੇ, ਤੇਰੀ ਆਗਿਆ ਮੰਨਣਗੇ। ਮਮ ਸੇਵਾ ਤੇ ਇਹੋ ਫਲ ਪਾਏ। ਤੂੰ ਸਾਡੇ ਘਰ ਦੀ ਸੇਵਾ ਕੀਤੀ ਹੈ, ਹਰੀਪੁਰ ਦੇ ਰਾਜੇ ਕੋਲੋਂ ਇਹ ਬੜੀਆਂ ਲੱਕੜਾਂ ਮੰਗਵਾ ਕੇ ਦਿੱਤੀਆਂ, ਫਲ ਪਾਏਗਾ। ਬਨ ਗੁਰ ਚਰਨ ਪਜਾਵਹ ਸਭ ਤੇ, ਉੱਥੇ ਕਹਿੰਦੇ ਗੁਰ ਨਾ ਇੱਥੇ ਪੂਜਨੀਕ ਦਾ, ਸਾਰਿਆਂ ਦਾ ਪੂਜਨੀਕ ਬਣ ਕੇ ਆਪਣੇ ਚਰਨ ਬੁਝਾਈ ਚੱਲ। ਅਪਰ ਨਾ ਸ਼ੰਕਾ ਕੁਛ ਮਨ ਲਿਆ, ਹੋਰ ਆਪਣੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਲਿਆ ਵੀ ਸ਼ਾਇਦ ਸਤਿਗੁਰੂ ਹੁਣ ਮੇਰੇ ਤੇ ਨਾਰਾਜ਼ ਹੀ ਰਹਿਣਗੇ। ਮਾਮ ਰੁਮਾਲ ਤੇ ਸਿੱਧਾ ਸਗਰੀ, ਆ ਸਾਡੇ ਰੁਮਾਲ ਕਰਕੇ ਸਾਰੀਆਂ ਜਿਹੜੀਆਂ ਰਿਧੀਆਂ ਸਿਧੀਆਂ ਹਨ। ਭਾਇਓ ਤੋਹ ਮਨ ਤਿੰਨ ਮਹਿਲੀਨ, ਹੋਰ ਰੁਮਾਲ ਦੀ ਵੀ ਸ਼ਕਤੀਆਂ ਹਨ, ਰਿਧੀਆਂ ਸਿੱਧੀਆਂ, ਉਹਦੇ ਵਿੱਚ ਤੇਰਾ ਮਨ ਲੀਨ ਹੋ ਗਿਆ ਸੀ, ਰਿਧੀਆਂ ਵਿਚੀਆਂ ਵਿੱਚ ਤੇਰਾ ਮਨ ਫਸ ਗਿਆ ਸੀ। ਪਾਏ ਭਾਇਓ ਹੰਕਾਰ ਤਿੰਨੋ ਤੇ, ਕਹਿੰਦੇ ਸ਼ਕਤੀਆਂ ਪਾ ਕੇ ਤੇਰਾ ਜਿਹੜਾ ਮਨ ਹੰਕਾਰੀ ਜਿਹਾ ਹੋ ਗਿਆ ਸੀ। ਭਗਤ ਪੰਥ ਤੇ ਹੋਇਆ ਹੀਨ, ਜਿਹੜਾ ਪ੍ਰੇਮ ਨਾਲ ਭਗਤੀ ਕਰਨੀ ਹੈ, ਇਸ ਪੰਥ ਤੋਂ ਇਸ ਰਸਤੇ ਤੋਂ ਤਾਂ ਰਹਿਤ ਹੋ ਗਿਆ ਸੀ, ਭਗਤੀ ਕਰਨੀ ਛੱਡ ਹੀ ਗਿਆ ਸੀ। ਗਤ ਪਰ ਲੋਕ ਬਿਗੜੇ ਹੈ ਤਿੰਨ ਤੇ, ਜਦੋਂ ਰਿਧੀਆਂ ਸਿੱਧੀਆਂ ਵਿੱਚ ਪਰਚ ਜਾਈਏ, ਭਗਤੀ ਕਰਨੀ ਛੱਡ ਜਾਈਏ, ਫਿਰ ਪਰ ਜਿਹੜੀ ਪ੍ਰਲੋਕ ਦੀ ਗਤੀ ਹੈ, ਪ੍ਰਲੋਕ ਵਿਗੜ ਜਾਂਦਾ ਹੈ। ਜਾਂ ਤੇ ਮੈਂ ਸਭ ਲੀਨਸ ਛੀਨ, ਇਸ ਕਰਕੇ ਵੀਰ ਜਿਹੜੀਆਂ ਤਾਕਤਾਂ ਸੀ ਉਹ ਰੁਮਾਲ ਵਿੱਚ ਦਿੱਤੀਆਂ ਸੀ ਤੇ ਤੂੰ ਖੋ ਲਈਆਂ ਸੀ, ਕਿਉਂ ਤੇ ਰਿਧੀਆਂ ਵਿੱਚ ਤੂੰ ਫਸ ਗਿਆ ਸੀ, ਭਗਤੀ ਕਰਨੀ ਛੱਡ ਗਿਆ ਸੀ। ਰੱਛਿਆ ਕਰੀ ਸਕਲ ਬਿੱਧ ਤੇ ਤੁਵ, ਇਸ ਤਰ੍ਹਾਂ ਬਈ ਰੁਮਾਲ ਜਾ ਖੋ ਕੇ ਨਾ ਵੀ ਤੇਰੇ ਵਿੱਚ ਹੀ ਨਾ ਕਿਤੇ ਸ਼ਕਤੀਆਂ ਵਿੱਚ ਪਰਚੇ ਫਸ ਜਾਏ, ਭਗਤੀ ਕਰਨੀ ਛੱਡੀ ਜਾਏ, ਇਸ ਕਰਕੇ ਤੈਨੂੰ ਕਹਿੰਦੇ ਸਾਰਾ ਕੁਝ ਖੋ ਲਿਆ ਸੀ, ਇਹ ਸਾਰੀ ਕਹਿੰਦੇ ਵਿਧੀ ਕੀਤੀ ਆਸਾਨ ਹੈ। ਅਬ ਸਿਮਰਹੋ ਸਤਨਾਮ ਪ੍ਰਵੀਨ, ਸਾਵਣ ਮਲ ਭਤੀਜੇ ਸਾਡੀ ਹਜ਼ੂਰੀ ਵਿੱਚ ਬੈਠ ਕੇ ਹੁਣ ਤੂੰ ਹਮੇਸ਼ਾ ਸਤਨਾਮ ਵਾਹਿਗੁਰੂ ਸਿਮਰੀ ਚੱਲਿਆ ਕਰ। ਦੋਹਰਾ ਇਸ ਬਿਧ ਆਪਣੋ ਜਾਣਕੇ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਆਪਣਾ ਸਮਝ ਕੇ, ਸੁਖ ਦੀਨਸ ਦੋਇ ਲੋਕ, ਸਾਵਣ ਮਲ ਨੂੰ ਦੋਵੇਂ ਲੋਕਾਂ ਦੇ ਸੁਖ ਦੇ ਦਿੱਤੇ। ਧੰਨ ਧੰਨ ਸ੍ਰੀ ਗੁਰ ਅਮਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਕਰਕੇ ਹੇ ਸਰੋਤਾ ਜਨੋ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਹਨ ਧੰਨ ਹਨ। ਸਿਮਰਹ ਕਰੈ ਅਸ਼ੋਕ, ਕਥਾ ਸੁਣਨ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿਮਰੋ ਚੇਤੇ ਕਰੋ, ਆਪਾਂ ਨੂੰ ਵੀ ਗੁਰੂ ਮਹਾਰਾਜ ਸ਼ੋਕਾਂ ਤੋਂ ਰਹਿਤ ਕਰ ਦੇਣਗੇ, ਆਪਾਂ ਨੂੰ ਇਸ ਦਾ ਸੁਖੀ ਕਰ ਦੇਣਗੇ, ਖੁਸ਼ੀਆਂ ਬਖਸ਼ ਦੇਣਗੇ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਆਖਰੀ ਪੰਕਤੀ ਕਹਿ ਕੇ ਇਹਦੇ ਆਦਿ ਅੰਸ਼ ਦੀ ਸਮਾਪਤੀ ਕੀਤੀ ਹੈ। ਜੇ ਰਾਜਾ ਹਰੀਪੁਰ ਦਾ ਸਤਿਗੁਰੂ ਕੋਲੋਂ ਵਿਦਾ ਹੋ ਕੇ ਵਾਪਸ ਪਰਤਿਆ ਤੇ ਸਾਵਣ ਮਲ ਵੀ ਨਾਲ ਹੀ ਚਲਿਆ ਗਿਆ ਸੀ, ਉੱਥੇ ਜਾ ਕੇ ਜਿਵੇਂ ਉਸਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਉਹਦਾ ਥੋੜ੍ਹਾ ਜਿਹਾ ਵਰਣਨ ਹੋਏਗਾ। ਪਹਿਲੀ ਜਿਹੜੀ ਇਹ ਬਖਸ਼ਿਸ਼ ਹੈ, ਪਹਿਲੀ ਮੰਜੀ ਇਹ ਸਾਵਣ ਮਲ ਨੂੰ ਗੁਰੂ ਮਹਾਰਾਜ ਨੇ ਸਿੱਖੀ ਪਰਿਵਾਰ ਲਈ ਬਖਸ਼ੀ ਸੀ, 22 ਮੰਜੀਆਂ 22 ਗੁਰਮੁਖ ਪਦਵੀਆਂ ਸਿੱਖੀ ਦੇ ਪ੍ਰਚਾਰ ਲਈ ਗੁਰੂ ਮਹਾਰਾਜ ਨੇ ਕਾਇਮ ਕੀਤੀਆਂ ਸਨ। ਕੁਝ ਮਾਈਆਂ ਨੂੰ ਵੀ ਕੀੜੇ ਸਿੱਖੀ ਦੇ ਪ੍ਰਚਾਰ ਲਈ ਮਹਾਰਾਜ ਨੇ ਬਖਸ਼ੇ ਸਨ। 22 ਮੰਜੀਆਂ ਦਾ ਥੋੜ੍ਹਾ ਬਹੁਤਾ ਨਿਰਣਾ ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਵਾਂ ਵਿੱਚ ਕਰਨਗੇ, ਉਹ ਆਪਾਂ ਲੜੀਵਾਰ ਵਿੱਚ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ। ਇਸ ਬਿਧ ਆਪਣੋ ਜਾਣਕੇ, ਸੁਖ ਦੀਨਸ ਦੋਏ ਲੋਕ, ਧੰਨ ਧੰਨ ਸ੍ਰੀ ਗੁਰ ਅਮਰ, ਸਿਮਰਹ ਕਰੈ ਅਸ਼ੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।